ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਸਵਈਆ ਆਇਓ ਹੈ ਮੰਗਲ ਨਾਥ ਤਬੈ ਟਿਗ ਬੈਠ ਆਦੇਸ਼ ਕਹੀ ਕਰ ਬੰਦੂ ਦੁਐ ਦਿਸ਼ ਪਾਇਨ ਕੋ ਪਰਸੇ ਕਰ ਕੀਨ ਵੱਡੋ ਸਨਮਾਨ ਮੁਕੰਦੂ ਪ੍ਰੀਤ ਬਦੀ ਅਵਲੋਕਤ ਲੋਚਨ ਮਾਨਿਓ ਹਿਰਦੇ ਮਹਿਪੂਰ ਅਨੰਦੂ ਯਾ ਹਰਖੇ ਮਿਲ ਆਪਸ ਮੈਂ ਜਿਵ ਜਾਏ ਬਿਭੀਖਣ ਸੋ ਰਗਨੰਦੂ ਆਇਓ ਹੈ ਮੰਗਲ ਨਾਥ ਤਬੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਦੀ ਅਪਾਰ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਚਬਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਰਾਰ ਕਰਦਿਆਂ ਹੋਇਆਂ ਆਪਾਂ ਸੰਗਤ ਰੂਪ ਵੀ ਜੁੜ ਕੇ ਗੁਰਬਾਣੀ ਦਾ ਕੀਰਤਨ ਸਾ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਸਰਵਣ ਕਰਕੇ ਲਾਹਾ ਹਾਸਿਲ ਕਰਦੇ ਹਾਂ। ਅੱਜ ਵੀ ਇਤਿਹਾਸ ਪੜ੍ਹ ਕੇ ਗੁਰੂ ਮਹਾਰਾਜ ਦਾ ਪ੍ਰਸੰਗ ਸੁਣ ਕੇ ਲਾਹਾ ਪ੍ਰਾਪਤ ਕਰਨ ਲਈ ਸੰਗਤ ਰੂਪ ਵਿੱਚ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦਰਸ਼ਨ ਦਰਾਰ ਕਰਦੇ ਹਾਂ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਜਿਵੇਂ ਸਿੱਧਨਾਥ ਵਾਰੀ ਵਾਰੀ ਗੁਰੂ ਮਹਾਰਾਜ ਚਰਚਾ ਕਰਦੇ ਰਹੇ ਤਰ੍ਹਾਂ ਤਰ੍ਹਾਂ ਦੇ ਸਰੀਰ ਦੇ ਸੰਬੰਧ ਵਿੱਚ ਪ੍ਰਸ਼ਨ ਜੇ ਕਰਦੇ ਰਹੇ ਗੁਰੂ ਮਹਾਰਾਜ ਜੀ ਯਥਾਰਥ ਉੱਤਰ ਦਿੰਦੇ ਰਹੇ। ਉਹ ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਸਿੱਧ ਗੋਸ਼ਟ ਨਾਮ ਦੀ ਬਾਣੀ ਵੀ ਹੈਗੀ ਹੈ, ਲੇਕਿਨ ਜਿਹੜੇ ਕੋਈ ਭਾਈ ਬਾਲੇ ਵਾਲੀ ਜਨਮ ਸਾਖੀ ਵੀ ਸਿੱਧ ਨਾਥ ਉਹ ਜ਼ਿਆਦਾ ਲਿਖੇ ਨੇ, ਜਿਸ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਉਹ ਸਾਰਿਆਂ ਦੇ ਪ੍ਰਸੰਗ ਦਿੱਤੇ ਹੈ, ਕਿਸੇ ਦਾ ਬਹੁਤਾ ਕਿਸੇ ਦਾ ਥੋੜ੍ਹਾ, ਜਿਸ ਤਰ੍ਹਾਂ ਦੇ ਆ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਰਹੇ ਸਤਿਗੁਰੂ ਜੀ ਯਥਾਰਥ ਸੰਦਰ ਦੇ ਰਹੇ, ਉਹ ਆਪਾਂ ਕਾਫੀ ਪ੍ਰਸੰਗ ਸਿੱਧਾਂ ਨਾਥਾਂ ਦੇ ਪੜ੍ਹ ਲਏ ਹੈ, ਕੁਝ ਬਾਕੀ ਰਹਿੰਦੇ ਹੈ। ਕੱਲ੍ਹ ਦੇ ਦੀਵਾਨ ਵੀ ਜਿਵੇਂ ਗੋਰਖਨਾਥ ਦਾ ਭੇਜਿਆ ਹੋਇਆ ਗੋਪੀ ਚੰਦ, ਜੋ ਚੰਗਾ ਸਿਆਣਾ ਸਿੱਧ ਸੀ, ਪਹਿਲਾਂ ਰਾਜਾ ਪਾਤਸ਼ਾਹ ਵੀ ਸੀ, ਅਤੇ ਗੋਰਖਨੇਥ ਨੇ ਕੰਨ ਪਾੜ ਕੇ ਆਪਣੇ ਪੰਥ ਵਿੱਚ ਇਸ ਨੂੰ ਲੈ ਆਉਂਦਾ ਸੀ। ਇਸ ਨੇ ਗੁਰੂ ਮਹਾਰਾਜ ਦੇ ਕੋਲ ਵੀ ਕਿਹੜਾ ਅਸਲੀ ਗਿਆਨੀ ਹੈ, ਕਿਹੜਾ ਧਿਆਨੀ ਹੈ, ਇਹੋ ਜਿਹੜੇ ਪ੍ਰਸ਼ਨ ਕੀਤੇ ਹਨ ਸਨ, ਉਜਲ ਕਿਹੜਾ ਹੈ, ਮੌਤ ਤੋਂ ਰਹਿਤ ਕਿਹੜਾ ਹੈ, ਐਸਾ ਕਿਹੜਾ ਜੀਵ ਹੈ ਜਿਹਦਾ ਪ੍ਰਕਾਸ਼ ਬੜਾ ਮਹਾਨ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਉਹ ਯਥਾਰਥ ਉੱਤਰ ਦਿੱਤੇ ਵੀ ਜਿਹੜੀ ਸੁਰਤ ਹਮੇਸ਼ਾ ਵਾਹਿਗੁਰੂ ਵਿੱਚ ਹੀ ਜੁੜੀ ਰਹਿੰਦੀ, ਉਹੀ ਅਸਲੀ ਧਿਆਨੀ ਹੁੰਦਾ। ਜਿਹੜੀ ਸੁਰਤ ਖਿੰਡੀ ਰਹੇ, ਮਨ ਬਿਰਤੀ ਇੱਧਰ ਉੱਧਰ ਹੈ, ਉਹ ਕਾਹਦਾ ਕਹਿਣੀ ਹੈ। ਗੁਰਾਂ ਦੁਆਰਾ ਜਿਹੜਾ ਉਪਦੇਸ਼ ਲੈ ਕੇ ਕਮਾਈ ਕਰਕੇ ਜਿਹਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਏ, ਉਹੀ ਗਿਆਨੀ ਹੁੰਦਾ ਹੈ। ਹੋਰ ਚਾਰ ਅੱਖਰ ਪੜ੍ਹ ਕੇ ਕੋਈ ਉਹ ਹਿਰਦਾ ਕੌਟਮੁਖ ਗਿਆਨੀ ਤਾਂ ਬਣ ਜਾਊਗਾ, ਝੂਠੇ ਕਹਾ ਬੋਲੋ ਬਸ ਪਾਣੀ ਵੀ ਐਵੇਂ ਕਿਵੇਂ ਝੂਠ ਮਾਰ ਕੇ ਪਾਣੀ ਰਿੜਕਦਾ। ਸੋ ਇਸ ਤਰ੍ਹਾਂ ਤੱਤ ਵਸਤੂ ਤੋਂ ਬਿਨਾਂ ਜਿਹੜਾ ਕੋਈ ਹੈਗਾ ਹੈ, ਉਹਨੂੰ ਨਹੀਂ, ਕਿਉਂਕਿ ਮਹਾਰਾਜ ਨੇ ਕਿਹਾ ਵੀ ਇਹ ਗਿਆਨੀ ਹੈ ਜੇ ਨਿਰਮਲ ਉਹੀ ਹੈ, ਮੈਲ ਤੋਂ ਰਹਿਤ ਉਹੀ ਹੈ ਜਿਹੜਾ ਹਮੇਸ਼ਾ ਗੁਰਬਾਣੀ ਦੇ ਨਾਲ ਪ੍ਰੇਮ ਲਾਉਂਦਾ, ਪ੍ਰੇਮ ਨਾਲ ਬਾਣੀ ਪੜ੍ਹਦਾ ਹੈ। ਠਾਰ ਤੀਰਥਾਂ ਦਾ ਉਹੀ ਅਸਲੀ ਇਸ਼ਨਾਨੀ ਹੈ, ਜਿਹੜਾ ਵੀ ਗੋਪੀ ਚੰਦ ਬੜੀ ਸ਼ਰਧਾ ਭਾਵ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਦਰਾਰ ਕਰਨ ਲਈ ਸੰਗਤ ਵਿੱਚ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਆ ਤ੍ਰਿਕੁਟੀ ਬਣੀ ਹੋਈ ਹੈ, ਧਿਆਤਾ ਧਿਆਨ ਅਤੇ ਗਿਆਤਾ ਗਿਆਨ ਗੇ ਪ੍ਰਮਾਣ ਪ੍ਰਮਾਤਾ, ਇਹਨੂੰ ਬਿੰਨ ਕੇ ਅਤੇ ਉਹ ਸੁੱਖ ਪਾਉਂਦਾ ਹੈ ਸ਼ੇਰ ਘੱਟ। ਇਸ ਤਰ੍ਹਾਂ ਮੁੜ ਕੇ ਉਹ ਫਿਰ ਨਹੀਂ ਡੋਲਦਾ ਹੈ, ਭਟਕਦਾ ਇੱਧਰ ਉੱਧਰ। ਭਾਵ ਜਿਹੜੀ ਆ ਤ੍ਰਿਕੁਟੀ ਮੁਰਗੀ ਹੈ, ਇਹ ਤਿੰਨ ਵੱਖਰੇ ਵੱਖਰੇ ਜਿਹੜੇ ਆ ਵੀ ਇਹ ਧਿਆਨ ਲਾਉਣ ਵਾਲਾ ਹੈ। ਇਹ ਧਿਆਨ ਜਿਹਦੇ ਵਿੱਚ ਲੱਗ ਰਿਹਾ ਹੈ ਪਰਮੇਸ਼ੁਰ ਵੱਖਰਾ, ਜਿਸ ਦੁਆਰਾ ਅੰਤਕਰਨ ਦੀ ਬਿਰਤੀ ਦੁਆਰਾ ਲਾਈਦਾ ਹੈ, ਉਹ ਜਿਹੜਾ ਧਿਆਨ ਹੈ ਉੱਧਰ ਜਿਹੜਾ ਖਿਆਲ ਕਰਨਾ, ਇਹੀ ਧਿਆਨ। ਇਹ ਤਿੰਨੇ ਖਤਮ ਹੋ ਜਾਣ ਫਿਰ ਅਸਲੀ ਮਨੁੱਖ ਅਸਤਿਤ ਹੁੰਦਾ ਹੈ, ਫਿਰ ਉਹਦਾ ਟਿਕਾ ਹੁੰਦਾ ਹੈ। ਇਸ ਤਰ੍ਹਾਂ ਦੇ ਜਦੋਂ ਯਥਾਰਥ ਸੂਤਰ ਉੱਤੇ ਮਹਾਰਾਜ ਦੇ ਚਰਨੀ ਆ ਪਿਆ ਹੈ, ਫਿਰ ਕਹਿਣ ਲੱਗਿਆ ਮਹਾਰਾਜ ਸਿੱਧ ਮੰਡਲੀ ਵੀ ਜਾ ਕੇ ਦਰਸ਼ਨ ਦਿਓ। ਗੁਰੂ ਮਹਾਰਾਜ ਕਹਿੰਦੇ ਤੂੰ ਚੱਲ, ਸਾਡੇ ਆਉਣ ਦੀ ਖਬਰ ਸਾਰ ਦੇ, ਬਸ ਅਸੀਂ ਹੌਲੀ ਹੌਲੀ ਸਹਿਜ ਵਿੱਚ ਆ ਰਹੇ ਹਾਂ। ਫਿਰ ਇਸਨੇ ਆ ਕੇ ਗੁਰੂ ਮਹਾਰਾਜ ਦੀ ਬਹੁਤ ਸੁਸਤੀ ਕੀਤੀ ਵੀ ਇਹ ਤਾਂ ਪਰਮੇਸ਼ਰ ਦਾ ਹੀ ਅਵਤਾਰ ਹੋ ਗਿਆ ਧਰਤੀ 'ਤੇ ਗੋਰਖਨਾਥ ਜੀ। ਸੁਣ ਕੇ ਫਿਰ ਈਸ਼ਰਨਾਸ ਨੂੰ ਭੇਜਿਆ, ਉਦੋਂ ਬਾਅਦ ਲੰਗਰ ਅਤੇ ਮੰਗਲਨਾਥ ਨੂੰ ਕਿਹਾ ਵੀ ਤੂੰ ਵੀ ਜਾ। ਮੰਗਲਨਾਥ ਇਹ ਸਾਰਿਆਂ ਤੋਂ ਸਿਆਣਾ ਸੀ, ਉੱਚੀ ਅਵਸਥਾ ਦਾ ਮਾਲਕ ਸੀ। ਇਹ ਕਹਿਣ ਲੱਗਿਆ ਗੋਰਖਨਾਥ ਜੀ ਮੈਨੂੰ ਕਿਸ ਵਾਸਤੇ ਭੇਜਦੇ ਹਾਂ, ਕਿ ਉਹਨਾਂ ਨੂੰ ਤਾਂ ਉਹਨਾਂ ਦਾ ਰੂਪ ਆਕਾਰ ਦੇਖਣਾ ਜਾਂ ਸੁਭਾਅ ਪਰਖਣਾ ਵੀ ਕਿਹੋ ਜਿਹਾ ਹੈ, ਅਤੇ ਜਾਂ ਚਾਹੁੰਦੇ ਹੋਵੇ ਤੁਸੀਂ ਉਹਨਾਂ ਨੂੰ ਲਿਆਓ ਇੱਥੇ ਦਰਸ਼ਨ ਦਾਰ ਕਰੀਏ। ਕਹਿਣ ਲੱਗਾ ਨਹੀਂ, ਤੁਸੀਂ ਜਾਓ ਇਸ ਤਰ੍ਹਾਂ ਲਿਆਓ ਜਿਸ ਤਰ੍ਹਾਂ ਆਪਣੇ ਉਹ ਪੰਥ ਦੇ ਸੇਵਕ ਬਣ ਕੇ ਆਉਣ, ਆਪਣਾ ਭੇਖ ਲੈ ਲੈਣ। ਇਹ ਕਹਿਣ ਲੱਗਿਆ ਗੁਰੂ ਜੀ ਇਹ ਗੱਲ ਤਾਂ ਨਹੀਂ ਹੋ ਸਕਦੀ, ਜੇ ਤਾਂ ਕਿਸੇ ਪਾਸੇ ਉੱਤੇ ਨਿਊਨ ਹੋਣ ਘੱਟ ਹੋਣ ਫਿਰ ਤਾਂ ਆਪਣਾ ਉਪਦੇਸ਼ ਲੈਣ, ਫਿਰ ਤਾਂ ਆਪਣੇ ਪੰਥ ਵਿੱਚ ਆਉਣ। ਜਦੋਂ ਆਪਾਂ ਸਭ ਤੋਂ ਜਾਣ ਹੀ ਲਿਆ ਵੀ ਅਸਿਧਨਾਥ ਜਾਂਦੇ ਸਾਰਿਆਂ ਨੂੰ ਉਹ ਨਿਰੁੱਤਰ ਕਰ ਦਿੰਦੇ ਹੈ, ਮਹਾਨ ਹੈ, ਫਿਰ ਉਹ ਆਪਣੇ ਪੰਥ ਵਿੱਚ ਕਿਵੇਂ ਆ ਜਾਣਗੇ? ਇਹ ਗੱਲ ਤਾਂ ਨਹੀਂ ਹੋ ਸਕਦੀ ਹੈ। ਇਸ ਤਰ੍ਹਾਂ ਸੁਣ ਕੇ ਫਿਰ ਇਹ ਬਹੁਤ ਪ੍ਰਸੰਨ ਹੋਇਆ, ਕਹਿਣ ਲੱਗਿਆ ਵੀ ਮੰਗਲ ਨਾਥ ਤੂੰ ਅਸਲੀ ਤੱਤ ਨੂੰ ਜਾਣਿਆ ਹੈ, ਤੇਰੀ ਜਿਹੜੀ ਅਕਲ ਮੱਤ ਹੈ ਬਾਕੀਆਂ ਨਾਲੋਂ ਮਹਾਨ ਹੈ। ਇਹ ਮੈਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਜੀ ਮਹਾਨ ਹੀ ਮਹਾਨ ਹੈ, ਇਹ ਤਾਂ ਸਿਰਫ ਇਸ ਕਰਕੇ ਮੈਂ ਚੁੱਪ ਕਰਕੇ ਬੈਠਾ ਵੀ ਆ, ਜਿਹੜੇ ਬਾਕੀ ਸਿੱਧ ਇਹਨਾਂ ਨੂੰ ਸਾਧਨਾ ਕਰਕੇ ਸਿੱਧੀਆਂ ਕਰਕੇ ਬਲਾ ਬਲ ਕਰਕੇ ਹੰਕਾਰ ਜਿਹਾ ਹੋਇਆ, ਇਹਨਾਂ ਦਾ ਹੰਕਾਰ ਜਿਹਾ ਤੋੜਦਾ ਹੈ। ਇਸ ਤਰ੍ਹਾਂ ਬਚਨ ਬਿਲਾਸ ਕਰਕੇ ਫਿਰ ਮੰਗਲਨਾਥ ਨੂੰ ਕਿਹਾ ਵੀ ਤੂੰ ਜਾ ਉਹਨਾਂ ਦੇ ਦਰਸ਼ਨ ਕਰਕੇ ਆ, ਉਹਨਾਂ ਦੇ ਵਿਚਾਰ ਸਰਵਣ ਕਰਕੇ ਆ, ਨਾਲੇ ਸਤਿਕਾਰ ਨਾਲ ਇੱਥੇ ਲੈ ਉਹਨਾਂ ਨੂੰ। ਜਿਸ ਤਰ੍ਹਾਂ ਗੋਰਖਨਾਥ ਦੀ ਗੱਲਬਾਤ ਮੰਨ ਕੇ ਆਗਿਆ ਮੰਨ ਕੇ ਇਹ ਮੰਗਲਨਾਥ ਸਭ ਤੋਂ ਸਿਆਣਾ ਸਭ ਤੋਂ ਉੱਚੀ ਅਵਸਥਾ ਦਾ ਮਾਲਕ ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਕੇ ਆਇਆ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਆਇਓ ਹੈ ਮੰਗਲ ਨਾਥ ਤਬੈ। ਹਾਂ, ਗੋਰਖਨਾਥ ਦਾ ਭੇਜਿਆ ਹੋਇਆ ਤਦੋਂ ਜਿਹੜਾ ਮੰਗਲ ਨਾਥ ਹੈ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚੱਲ ਆਇਆ ਹੈ। ਟਿਕ ਬੈਠ ਆਦੇਸ਼ ਕਹੀ ਕਰ ਬੰਦੂ। ਦੋਵੇਂ ਹੱਥ ਜੋੜ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹਿਲਾਂ ਬੈਠ ਗਿਆ ਹੈ, ਫਿਰ ਸਤਿਕਾਰ ਨਾਲ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਜੀ ਨੂੰ ਆਦੇਸ਼ ਹੋਵੇ, ਨਮਸਕਾਰ ਹੋਵੇ, ਮੈਂ ਆਪ ਜੀ ਨੂੰ ਮੱਥਾ ਟੇਕਦਾ ਹਾਂ ਜੀ। ਦੁਇ ਦਿਸ਼ ਪਾਇਨ ਕੋ ਪਰਸੇ ਕਰ। ਉਸ ਵੇਲੇ ਉਧਰੋਂ ਗੁਰੂ ਮਹਾਰਾਜ ਨੇ ਆਪਣੇ ਹੱਥ ਜਿਹੜੇ ਵੱਲ ਨੂੰ ਕੱਢੇ ਤੇ ਗੋਪੀ ਇਹ ਜਿਹੜਾ ਮੰਗਲ ਨਾਥ ਨੇ ਸਤਿਗੁਰੂ ਦੇ ਚਰਨਾਂ 'ਤੇ ਹੱਥ ਰੱਖਣ ਵਾਸਤੇ ਆਪਣੇ ਹੱਥ ਦੇ ਅੱਗੇ ਨੂੰ ਵਧਾਏ ਹੈ। ਇਸ ਤਰ੍ਹਾਂ ਮਹਾਰਾਜ ਨੇ ਵੀ ਇਹ ਜਿਹੜਾ ਪਰਮੇਸ਼ਰ ਦਾ ਭਗਤ ਉੱਚੀ ਅਵਸਥਾ ਦਾ ਮਾਲਕ ਹੈ, ਇਸ ਤਰ੍ਹਾਂ ਦਿਖਾਉਣ ਵਾਸਤੇ ਵੀ ਹਰ ਕਾ ਸੇਵਕ ਹਰ ਹੀ ਜਿਹਾ ਹੀ ਹੁੰਦਾ, ਪਰਮੇਸ਼ੁਰ ਦਾ ਸੇਵਕ ਪਰਮੇਸ਼ੁਰ ਵਰਗਾ ਹੀ ਹੁੰਦਾ। ਉਹ ਦਿਖਾਉਣ ਵਾਸਤੇ ਇਹਨੇ ਮਹਾਰਾਜ ਦੇ ਚਰਨਾਂ 'ਤੇ ਹੱਥ ਜੇ ਰੱਖ ਦਿੱਤੇ ਹੈ ਅਤੇ ਮਹਾਰਾਜ ਨੇ ਇਹਦੇ ਚਰਨਾਂ 'ਤੇ ਹੱਥ ਜੇ ਛੁਹਾਏ ਹਨ। ਉਹ ਦੋਹਾਂ ਪਾਸਿਆਂ ਤੋਂ ਕਹਿੰਦੇ ਇੱਕ ਦੂਸਰੇ ਚਰਨ ਛੋਹੇ ਹਨ। ਕੀਨ ਵੱਡੋ ਸਨਮਾਨ ਮੁਕੰਦੂ। ਕਿਉਂ ਗੁਰੂ ਮਹਾਰਾਜ ਜੀ ਨੇ ਮੰਗਲਨਾਥ ਦਾ ਬਹੁਤ ਹੀ ਤਕੜਾ ਸਨਮਾਨ ਸਤਿਕਾਰ ਕੀਤਾ ਹੈ। ਪ੍ਰੀਤ ਵਧੀ ਅਵਲੋਕਤ ਲੋਚਨ। ਹਾਂ, ਕਹਿੰਦੇ ਨੇਤਰਾਂ ਨਾਲ ਇੱਕ ਦੂਸਰੇ ਨੂੰ ਦੇਖ ਕੇ ਬਹੁਤ ਹੀ ਪ੍ਰੀਤੀ ਵੱਧ ਗਈ ਹੈ। ਮਾਨਿਓ ਹਿਰਦੇ ਮਹਿਪੂਰ ਆਨੰਦੂ। ਮੰਗਲਨਾਥ ਨੇ ਤਾਂ ਮਹਾਰਾਜ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਆਪਣੇ ਹਿਰਦੇ ਵਿੱਚ ਬੜਾ ਭਾਰੀ ਆਨੰਦ ਮੰਨਿਆ ਹੈ। ਯੋ ਹਰਖੇ ਮਿਲ ਆਪਸ ਮੈਂ। ਗੁਰੂ ਨਾਨਕ ਸਾਹਿਬ ਜੀ ਅਤੇ ਮੰਗਲਨਾਥ ਜੀ ਆਪੋ ਵਿੱਚ ਹੀ ਮਿਲ ਜੁਲ ਕੇ ਇਉਂ ਖੁਸ਼ ਆਨੰਦ ਹੋਏ ਹਨ। ਜਿਵ ਜਾਏ ਵਿਭੀਖਣ ਸੋ ਰਗ ਨੰਦੂ। ਇਸ ਤਰ੍ਹਾਂ ਕਹਿੰਦੇ ਰਾਮ ਚੰਦਰ ਜੀ ਦੇ ਕੋਲ ਵਿਭੀਖਣ ਚੱਲ ਕੇ ਗਿਆ ਸੀ, ਮੱਥਾ ਟੇਕ ਕੇ ਬਹੁਤ ਪ੍ਰਸੰਨ ਹੋਇਆ ਸੀ ਅਤੇ ਉਹ ਰਾਮ ਚੰਦਰ ਜੀ ਨੇ ਕਿਹਾ ਸੀ ਆਓ ਅਯੁੱਧੇਸ਼ ਵੀ ਆਓ ਲੰਕੇਸ਼ ਵੀ ਲੰਕਾ ਦੇ ਰਾਜੇ ਆਓ ਜੀ ਜੀ ਆਇਆ। ਇਸ ਤਰ੍ਹਾਂ ਜਿਵੇਂ ਭੀਖਣ ਰਾਮ ਜੀ ਨੂੰ ਆ ਕੇ ਮਿਲਿਆ ਸੀ ਬਹੁਤ ਆਨੰਦ ਹੋਇਆ ਸੀ ਅਤੇ ਰਾਮ ਜੀ ਭੀਖਣ ਨੂੰ ਵੀ ਪਰਮੇਸ਼ੁਰ ਦਾ ਭਗਤ ਹੈ ਉਹਨੂੰ ਦੇਖ ਕੇ ਪ੍ਰਸੰਨ ਹੋਏ ਹਨ। ਇਸ ਤਰ੍ਹਾਂ ਮਹਾਰਾਜ ਮੰਗਲ ਨਾਥ ਨੂੰ ਦੇਖ ਕੇ ਆਇਆ ਬਹੁਤ ਹੀ ਆਨੰਦ ਖੁਸ਼ ਹੋਏ ਹਨ। ਮੰਗਲ ਨਾਥ ਨਿਬੈਨ ਭਨੇ। ਉਸ ਤੋਂ ਬਾਅਦ ਜਿਹੜਾ ਮੰਗਲ ਨਾਥ ਉਸਨੇ ਸਤਿਕਾਰ ਨਾਲ ਬਚਨ ਕਹੇ ਹਨ। ਕਿਰਤਾਰਥ ਭਾਵ ਲੋਕਤ ਰੂਪਾ। ਨਾਨਕ ਸਾਹਿਬ ਆਪਦਾ ਸੋਹਣਾ ਸਰੂਪ ਅੱਜ ਦੇਖ ਕੇ ਮੈਂ ਕਿਰਤਾਰਥ ਹੋ ਗਿਆ, ਸਫਲ ਹੋ ਗਿਆ, ਨਿਹਾਲੋ ਨਿਹਾਲ ਹੋ ਗਿਆ। ਜਾਣਤ ਹੋ ਨਿਜ ਭਾਗ ਮਹਾਨ। ਮਹਾਰਾ ਆਪਣੇ ਜਿਹੜੇ ਭਾਗ ਆ ਉਹਨਾਂ ਨੂੰ ਬਹੁਤ ਮਹਾਨ ਸਮਝਦਾ ਹਾਂ, ਜਾਣਦਾ। ਮਿਲਾ ਪ੍ਰਭ ਕੋ ਅਵਤਾਰ ਅਨੂਪਾ। ਤਾਂ ਮੈਨੂੰ ਜਿਹੜਾ ਉਪਮਾ ਤੋਂ ਰਹਿਤ ਪ੍ਰਭੂ ਦਾ ਅਵਤਾਰ ਹੈ ਉਹੀ ਮਿਲ ਗਿਆ, ਪਰਮੇਸ਼ਰ ਦੇ ਹੀ ਦਰਸ਼ਨ ਹੋ ਗਏ ਮੈਨੂੰ। ਆਜ ਭਇਓ ਸਫਲਾ ਸਭ ਜੋਗ। ਇਹ ਗੁਰੂ ਨਾਨਕ ਸਾਹਿਬ ਅੱਜ ਮੇਰਾ ਜਿਹੜਾ ਯੋਗ ਕੀਤਾ ਸੀ ਉਹ ਸਾਰੇ ਦਾ ਸਾਰਾ ਸਫਲ ਹੋ ਗਿਆ ਹੈ। ਭੇ ਗੋਚਰ ਧਿਆਨ ਕੇ ਅਨੁਰੂਪਾ। ਜਿਹੜਾ ਕਹਿੰਦੇ ਰੂਪ ਤੋਂ ਅਨਕੀਏ ਰਹਿਤ ਹੈ ਪਰਮੇਸ਼ਰ, ਉਹ ਮੇਰੇ ਧਿਆਨ ਦੇ ਗੋਚਰ ਹੋ ਗਿਆ, ਧਿਆਨ ਦੇ ਸਾਹਮਣੇ ਆ ਗਿਆ। ਆ ਤੁਹਾਡਾ ਰੂਪ ਕੋਈ ਹੈ ਨਹੀਂ, ਰੂਪ ਤੋਂ ਰਹਿ ਤੱਕਰ ਚੱਕਰ ਚੈਨ ਤੋਂ ਬਾਹਰ ਹੈ। ਅੱਜ ਗੁਰੂ ਨਾਨਕ ਰੂਪ ਦੇ ਵਿੱਚ ਮੇਰੇ ਨੇਤਰਾਂ ਦੇ ਸਾਹਮਣੇ ਹੋ ਗਏ ਹੋ, ਇਸ ਕਰਕੇ ਅੱਜ ਮੈਂ ਪ੍ਰਤੱਖ ਦਰਸ਼ਨ ਕਰ ਰਹੀ ਹਾਂ ਗੁਰੂ ਨਾਨਕ ਸਰੂਪ ਪਰਮੇਸ਼ਰ ਦੇ। ਜੋ ਕੀਤਾ ਸਫਲ ਹੋ ਗਿਆ ਹੈ ਮਹਾਰਾਜ। ਸੰਤ ਸਹਾਇਕ ਦੰਬਨ ਕਾਇਕ। ਆਪ ਤਾਂ ਮਹਾਰਾਜ ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤ, ਉਹਨਾਂ ਦੇ ਸਹਾਇਤਾ ਕਰਨ ਵਾਲੇ, ਜਿਹੜੇ ਪਖੰਡੀ ਉਹਨਾਂ ਦਾ ਪਖੰਡ ਨਾਸ਼ ਕਰਨ ਵਾਲੇ, ਪੜਦੇ ਫਾਸ ਕਰਨ ਵਾਲੇ ਹੋ ਗਤ ਦਾਇਕ ਜੇ ਭਵ ਕੂਪਾ। ਇਸੇ ਤਰ੍ਹਾਂ ਜਿਹੜੇ ਸੰਸਾਰ ਰੂਪੀ ਖੂਹ ਵਿੱਚ ਡਿੱਗ ਰਹੇ ਹਨ ਉਹਨਾਂ ਨੂੰ ਤੁਸੀਂ ਮਾਰਾ ਮੁਕਤੀ ਦੇਣ ਵਾਲੇ, ਉਹਨਾਂ ਨੂੰ ਕੱਢਣ ਵਾਲੇ ਹੋ। ਸਵਈਆ ਸ੍ਰੀ ਗੁਰ ਭਾਖਤ ਧੰਨ ਤੁਮੈ। ਗੁਰੂ ਮਹਾਰਾਜ ਜੀ ਸੁਣ ਕੇ ਕਹਿਣ ਲੱਗੇ ਵੀ ਮੰਗਲ ਮਾਤ ਵਈ ਧੰਨ ਹੈ, ਧੰਨ ਹੈ। ਸਭ ਸਿੱਧਨ ਤੇ ਅਤ ਉੱਤਮ ਰੀਤੀ। ਮੇਰੀ ਵੀ ਜਿਹੜੀ ਰੀਤੀ ਮਰਜਾਰਾ ਸਾਰੇ ਸਿੱਧਾਂ ਨਾਲੋਂ ਨਾਥਾਂ ਨਾਲੋਂ ਬੜੀ ਉੱਤਮ ਹੈ, ਬਹੁਤ ਮਹਾਨ ਹੈ। ਤੋਹੇ ਸਮਾਨ ਲਖੋ ਨਹਿ ਆਨ। ਮੰਗਲ ਨਾਥ ਤੇਰੇ ਬਰਾਬਰ ਦਾ ਅਸੀਂ ਕਿਸੇ ਹੋਰ ਨੂੰ ਨਹੀਂ ਜਾਣਦੇ ਹਾਂ। ਕਿਉਂ ਮਨ ਮਾਨਹਿ ਤੇ ਵਿਪਰੀਤੀ। ਕਿਉਂਕਿ ਜਿਹੜਾ ਤੂੰ ਮਨ ਹੈ ਨਾ ਉਹਨੂੰ ਮਾਨ ਤੋਂ ਉੱਟ ਕੀਤਾ ਹੋਇਆ ਹੈ। ਆ ਹੋਰ ਜਿੰਨੇ ਸਿੱਧ ਉਹਨਾਂ ਨੇ ਬੜਾ ਹੰਕਾਰ ਮਾਨ ਧਾਰਿਆ ਹੋਇਆ, ਤੂੰ ਮਾਨ ਹੰਕਾਰ ਵੱਲੋਂ ਜਿਹੜੀ ਉੱਟੀ ਰੀਤੀ ਕੀਤੀ ਹੈ, ਮਾਣ ਛੱਡ ਕੇ ਨਿਮਰਤਾ ਧਾਰਨ ਕੀਤੀ ਹੋਈ ਹੈ। ਬੋਲ ਗਿਰਾ ਮਧੁਰੀ ਹਰ ਖਾਵਤ। ਬੜੀ ਮਿੱਠੀ ਬਾਣੀ ਬੋਲ ਬੋਲ ਕੇ ਖੁਸ਼ ਕਰਦਾ ਸਭ ਨੂੰ। ਮਾਨੋ ਸੁਧਾ ਨਮਤਾ ਤੁਮ ਪੀਤੀ। ਮੰਗਲ ਨਾਲ ਮਾਨੋ ਤੂੰ ਕਹਿੰਦੇ ਨਿਮਰਤਾ ਰੂਪ ਜਿਹੜੀ ਕਹਿੰਦੇ ਅੰਮ੍ਰਿਤਾ ਹੈ ਇਹਨੂੰ ਛਕਿਆ ਹੋਇਆ ਪੀਤਾ ਹੋਇਆ ਹੈ। ਮਾਨਸ ਦੇਹ ਕੋ ਲਾਭ ਯਹੀ। ਮਹਾਰਾਜ ਕਹਿੰਦੇ ਵੀ ਮੰਗਲ ਨਾਥ ਮਨੁੱਖਾ ਦੇਹ ਧਾਰੀ ਦਾ ਸਭ ਤੋਂ ਵੱਡਾ ਲਾਹਾ ਇਹੀ ਹੈ। ਤਜ ਮਾਨ ਕਰੈ ਪਦ ਸੰਤਨ ਪ੍ਰੀਤੀ। ਇਹ ਮਨੁੱਖ ਮਾਨ ਹੰਕਾਰ ਛੱਡ ਕੇ ਤੇ ਸਾਧੂ ਸੰਤਾਂ ਦੇ ਚਰਨਾਂ ਨਾਲ ਪ੍ਰੀਤੀ ਕਰੇ। ਸਵਈਆ ਮੰਗਲ ਨਾਥ ਨੇ ਸ੍ਰੋਣ ਸੁਨੇ। ਜੰਗੋ ਮੰਗਲ ਨਾਥ ਨੇ ਆਪਣੀ ਮਹਿਮਾ ਦੇ ਬਚਨ ਕੰਨਾਂ ਵਿੱਚ ਸੁਣੇ ਸਤਿਗੁਰੂ ਜੀ ਦੇ। ਕਰ ਨੀਚੇ ਕੋ ਲੋਚਨ ਬਾਨੀ ਅਲਾਈ। ਨੇਤਰ ਜੇ ਨੀਵੇਂ ਕਰ ਲੈ ਵੀ ਵੇਖੋ ਮਹਾਰਾਜ ਪਰਮੇਸ਼ਰ ਅਤੇ ਵਡਿਆਈ ਮੇਰੀ ਕਰੀ ਜਾਂਦੇ ਹੈ। ਸ਼ਰਮ ਜੀ ਨਾਲ ਨੇਤਰ ਜੇ ਨੀਵੇਂ ਕਰ ਕਿਉਂ ਬਚਨ ਕਿਹਾ ਹੈ। ਰਾਵਰ ਕੀ ਕਰਨਾ ਹੋਏ ਜਾਂ ਪਰ। ਹੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਤੁਹਾਡੀ ਜੀ ਦੇ ਉੱਪਰ ਆਪ ਦੀ ਕਿਰਪਾ ਹੋ ਜਾਏ। ਤਾਹੂ ਭਲੇ ਮਤ ਦੇ ਹੋ ਬੁਝਾਈ। ਉਸ ਮਨੁੱਖ ਨੂੰ ਚੰਗੀ ਜਿਹੜੀ ਅਕਲ ਮਤ ਸੀ ਸਮਝਾ ਦਿੰਦੇ ਹੋ। ਸੰਤਨ ਕੋ ਗੁਣ ਮਾਨ ਮਿਟਾਵਨ। ਤਾਂ ਮਹਾਰਾਜ ਸੰਤਾਂ ਵਿੱਚ ਵੱਡਾ ਗੁਣ ਇਹੀ ਹੁੰਦਾ ਹੈ ਵੀ ਜਿਹੜਾ ਮਾਨ ਹੰਕਾਰ ਉਹਨਾਂ ਨੂੰ ਮਿਟਾਉਣਾ, ਹੰਕਾਰ ਨੂੰ ਛੱਡ ਦੇਣਾ, ਖਤਮ ਕਰ ਦੇਣਾ। ਮਾਧੁਰਤਾ ਸੰਗ ਬੈਨ ਕਹਾਈ। ਹਮੇਸ਼ਾ ਮਿਠਾਸ ਦੇ ਨਾਲ ਪਿਆਰ ਨਾਲ ਹੀ ਬਚਨ ਕਹਿਣੇ ਕਹਾਣੇ। ਮੇਰੇ ਚੱਲੋ ਸਿੱਧ ਮੰਡਲੀ ਮੈਂ। ਗੁਰੂ ਨਾਨਕ ਸਾਹਿਬ ਜੀ ਜਿੱਥੇ ਸਿੱਧਾਂ ਦੀ ਮੰਡਲੀ ਹੈ ਉੱਥੇ ਸਮੇਰ ਪੁਰਬ ਆਪ ਜੀ ਚੱਲੋ ਜੀ, ਦਰਸ਼ਨ ਕੋ ਦੇਹ ਸਭ ਸੁਖ ਪਾਈ, ਸਿੱਧਾ ਨਾਥਾਂ ਨੂੰ ਮਹਾਰਾ ਦਰਸ਼ਨ ਦਿਓ, ਸਾਰੇ ਸੁਖ ਪਾਉਣਗੇ। ਸਈਆ ਜੇ ਨਾ ਚੱਲੋ ਤੇ ਹੇਠਾਂ ਤੁਮ ਹੀ, ਜੇ ਗੁਰੂ ਨਾਨਕ ਸਾਹਿਬ ਅਜੇ ਤੁਸੀਂ ਉਸ ਥਾਂ ਤੇ ਨਹੀਂ ਜਾਂਦੇ, ਨਹੀਂ ਤੁਰਦੇ ਹੋ, ਭੁਗਤਾਵਨ ਕੋ ਕਛ ਲਿਆਵਾ ਜਾਏ, ਫਿਰ ਮਾਰਾ ਮੈਂ ਉੱਥੋਂ ਜਾ ਕੇ ਆਪ ਜੀ ਦੇ ਸ਼ਕਨ ਛਕਾਉਣ ਲਈ ਕੋਈ ਲੈ ਆਵਾਂ, ਕੋਈ ਚੂਰਮਾ ਵਗੈਰਾ। ਆਨਨ ਤੇ ਬਿਗਸੇ ਗੁਰ ਬੋਲਤ, ਗੁਰੂ ਮਹਾਰਾ ਉਸ ਵੇਲੇ ਆਪਣੇ ਮੁਖ ਤੋਂ ਖੁਸ਼ ਹੋਏ, ਕਿਹੜੇ ਹੱਸੇ ਹਨ ਤੇ ਬੋਲੇ ਹਨ, ਭਾਉ ਪਿਖਾ ਤੁਮ ਤੇ ਤ੍ਰਿਪਤਾਈ, ਮੰਗਣ ਨਾਲ ਤੇਰਾ ਜਿਹੜਾ ਹਿਰਦੇ ਦਾ ਪ੍ਰੇਮ ਦੇਖਿਆ ਹੈ ਉਹਦੇ ਨਾਲ ਹੀ ਅਸੀਂ ਬਹੁਤ ਤ੍ਰਿਪਤ ਹੋ ਗਏ, ਰੱਜ ਪੁੱਜ ਗਏ ਹਾਂ, ਖਾਨੇ ਕੀ ਚਾਹਨ ਔਰ ਰਹੀ, ਇਸ ਕਰਕੇ ਹੋਰ ਵੀ ਚੂਰਮਾ ਜੀ ਪੰਜੀਰੀ ਜੀ ਖਾਣ ਦੀ ਸਾਨੂੰ ਕੋਈ ਚਾਹਨਾ ਨਹੀਂ ਰਹੀ ਹੈ। ਮਿਲ ਆਪ ਅਲਾਏ ਰਹੇ ਹਰ ਖਾਈ, ਮਿਲ ਵਾਕ ਅਲਾਏ ਰਹੇ ਹਰ ਖਾਈ, ਵਿੱਚ ਜਿਹੜੇ ਬਚਨ ਹੈ ਉਹ ਕਹਿ ਸੁਣ ਕੇ ਖੁਸ਼ ਹੋ ਰਹੇ ਹਾਂ। ਮੰਗਲ ਨਾਥ ਚਲੋ ਤੁਮ ਅਗਰਜ, ਮਹਾਰਾਜ ਕਹਿੰਦੇ ਵੀ ਮੰਗਲ ਨਾਥ ਤੂੰ ਅੱਗੇ ਅੱਗੇ ਚੱਲ, ਆਵਤ ਹੈ ਨਾ ਬਿਲੰਬ ਹਕਾਈ, ਅਸੀਂ ਤੇਰੇ ਪਿੱਛੇ ਪਿੱਛੇ ਆ ਰਹੇ ਹਾਂ, ਕੋਈ ਹੁਣ ਦੇਰੀ ਨਹੀਂ ਹੈ। ਸੋਰਠਾ ਸ੍ਰੀ ਗੁਰ ਕੋ ਹਰ ਖਾਏ, ਇਸ ਤਰ੍ਹਾਂ ਮੰਗਲ ਨਾਥ ਗੁਰੂ ਮਹਾਰਾਜ ਨੂੰ ਖੁਸ਼ ਕਰਕੇ ਆਪ ਹਰਖ ਔਰ ਬਹੁਤ ਕਰ, ਆਪ ਹਿਰਦੇ ਵਿੱਚ ਬਹੁਤ ਹੀ ਖੁਸ਼ੀ ਧਾਰਨ ਕਰਕੇ, ਆਪ ਬਹੁਤ ਹਿਰਦੇ ਵਿੱਚ ਖੁਸ਼ ਹੋ ਕੇ ਬੰਦਨ ਕਰ ਸਿਰ ਨਾਏ, ਹਾਂ ਸਿਰ ਨਵਾ ਕੇ ਗੁਰੂ ਮਹਾਰਾਜ ਨੂੰ ਨਮਸ਼ਕੀਤ ਕਰਕੇ ਮੰਗਲ ਗਯੋ ਸੁਮੇਰ ਪੈ, ਜਿਹੜਾ ਮੰਗਲ ਨਾਲ ਸੀ ਸੁਮੇਰ ਪਰਬਤ ਪਰ ਵਾਪਸ ਚਲਾ ਗਿਆ। ਮਰ ਹਰੀ ਛੰਦ ਬੂਜੈ ਮਰਦਾਨਾ ਪ੍ਰਭੂ ਸੁਜਾਨਾ, ਸਵੇਰੇ ਮਰਦਾਨਾ ਪੁੱਛਣ ਲੱਗਿਆ ਹੇ ਪਰਮੇਸ਼ਰੂ ਸਤਿਗੁਰੂ ਸੁਗੜ ਸੁਜਾਨ, ਇਹ ਜੋਗੀ ਜੋ ਆਏ, ਆ ਜਿਹੜਾ ਮਾਰਾ ਹੋਣਾ ਜੋ ਕਰਨ ਵਾਲਾ ਜੋਗੀ ਆਇਆ ਸੀ, ਕੋਮਲ ਮੁਖ ਬੈਨਾ ਮਨ ਮਹਿ ਚੈਨਾ, ਇਹਦੇ ਮੁਖ ਦੇ ਬਚਨ ਬੜੇ ਕੂਲੇ ਨਰਮ ਸਨ ਤੇ ਮਨ ਦੇ ਵਿੱਚ ਬੜੀ ਇਹਦੇ ਚੈਨ ਸ਼ਾਂਤੀ ਸੀ, ਟਿਕਾ ਸੀ, ਜਿਹ ਕੋ ਸੁਭਗ ਸੁਭਾਏ, ਮਹਾਰਾਜ ਜੀ ਦਾ ਸੁਭਾਅ ਬੜਾ ਸੋਹਣਾ ਸੀ, ਚੰਗਾ ਸੀ, ਬਹੁ ਭਾਉ ਸੁਕੀਨੋ ਤਵ ਜਸ ਚੀਨੋ, ਦੇਖੋ ਤੁਹਾਡੇ ਨਾਲ ਬੜਾ ਇਹਨੇ ਪ੍ਰੇਮ ਕੀਤਾ, ਤੁਹਾਡਾ ਇਸਨੇ ਬੜਾ ਜਸ ਜਾਣਿਆ ਹੈ, ਨਹੀਂ ਉਚਾਰਾ ਬਾਦ, ਤੁਹਾਡੇ ਨਾਲ ਇਹਨੇ ਕੋਈ ਮਾਰਾ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਝਗੜੇ ਦਾ ਵਚਨ ਨਹੀਂ ਕਿਹਾ ਹੈ, ਕੋਈ ਇਹੋ ਜਿਹੇ ਚਰਚਾ ਰਗੜੇ ਝਗੜੇ ਵਾਲੀ ਨਹੀਂ ਕੀਤੀ ਹੈ। ਮਿਲ ਕਰ ਹਰ ਖਾਇਓ ਔਰ ਸੁਖ ਪਾਇਓ, ਤੁਹਾਡੇ ਨਾਲ ਮਿਲ ਕੇ ਖੁਸ਼ ਹੋਇਆ ਹੈ, ਹਿਰਦੇ ਵਿੱਚ ਇਹਨੇ ਬੜਾ ਸੁਖ ਪਾਇਆ ਹੈ, ਕਰਿਓ ਤੁਮੈ ਅਹਿਲਾਦ, ਵੀ ਮਾਰਾ ਪਿਆਰੇ ਬਚਨ ਸੁਣਾ ਕੇ ਆਨੰਦ ਖੁਸ਼ ਕਰ ਦਿੱਤਾ ਇਸਨੇ। ਮਰ ਹਰੀ ਛੰਦ ਗੁਰ ਵਾ ਮਰ ਹਰੀ ਛੰਦ ਗੁਰ ਵਾਕ ਬਖਾਨੇ ਸੁਨ ਮਰਦਾਨੇ, ਗੁਰੂ ਮਹਾਰਾਜ ਨੇ ਉਸ ਵੇਲੇ ਬਚਨ ਕਹੇ ਹਨ, ਹੇ ਵੀ ਮਰਦਾਨਾ ਸੁਣ, ਇੱਕ ਜੈਸੇ ਸਭ ਨਾ, ਸਾਰੇ ਜਿਹੜੇ ਸਿੱਧ ਨਾਥ ਇੱਕੋ ਜੈਸੇ ਨਹੀਂ ਹੁੰਦੇ ਹਨ, ਧਾਰੈ ਬਹੁ ਬੇਖਾ ਦੰਭ ਵਿਸੇਖਾ, ਬਹੁਤੇ ਲੋਕ ਤਾਂ ਐਵੇਂ ਕਹਿੰਦੇ ਭੇਖ ਜਾ ਧਾਰ ਲੈਂਦੇ ਆ, ਝੋਲੀ ਜੀ ਫੜ ਲੈਂਦੇ, ਹੱਥ ਵਿੱਚ ਡੰਡਾ ਜਾ ਫੜ ਲੈਂਦੇ, ਸਿਰ ਚ ਉੱਤੇ ਸਰੀਰ ਤੇ ਸਵਾਹ ਮਰ ਲੈਂਦੇ ਹੈ, ਉਹਨੇ ਕਹਿੰਦੇ ਬਹੁਤਾ ਪਖੰਡੀ ਕਰਦੇ ਹੁੰਦੇ, ਐਵੇਂ ਅੱਖਾਂ ਜੀਆਂ ਮੁੰਗਿਛ ਕੇ ਬਗਲੇ ਨੂੰ ਬਹਿ ਜਾਂਦੇ ਹੈ, ਧਿਆਨ ਧੁਨ ਕਿਤੇ ਹੋਰ ਹੀ ਫਿਰ ਮਨ ਹੋਰ ਹੀ ਫਿਰਦਾ ਹੁੰਦਾ, ਇਉਂ ਦਿਖਾਉਂਦੇ ਅਸੀਂ ਬੜੇ ਧਿਆਨੀ ਹਾਂ, ਅਸੀਂ ਬੜੇ ਸਮਾਧੀਆਂ ਲਾਉਣ ਪਖੰਡ ਬਹੁਤਾ ਕਰਦੇ ਹਨ, ਨਹਿ ਕੋ ਕਰਮ ਕਮਾਏ, ਉਂਝ ਬਈ ਭੇਖ ਧਾਰ ਕੇ ਜਿਹੜਾ ਕੋਈ ਚੰਗਾ ਕਰਮ ਕਰਨਾ ਨਹੀਂ, ਹੁੱਕੇ ਪੀ ਜਾਣੇ, ਸੁਲਫੇ ਪੀਏ ਜਾਣੇ ਹਨ, ਚੁਗਲੀ ਕਰੀ ਜਾਣੀ ਲੋਕਾਂ ਦੀ, ਪੂਰਨ ਮੱਧ ਕੋਟਾ ਤਿੰਨ ਨਹਿ ਤੋਟਾ, ਫਿਰ ਵੀ ਕਹਿੰਦੇ ਕਰੋੜਾਂ ਵਿੱਚੋਂ ਪੂਰਨ ਵੀ ਹਨ, ਉਹਨਾਂ ਵਿੱਚੋਂ ਕਹਿੰਦੇ ਉਹਨਾਂ ਵਿੱਚੋਂ ਪੂਰਨ ਵੀ ਹਨ ਕਰੋੜਾਂ, ਫਿਰ ਉਹਨਾਂ ਦਾ ਵੀ ਘੁੱਟ ਟਾਟਾ ਨਹੀਂ ਹੈ, ਜਿਉਂ ਬਾਹਰ ਤਿਉਂ ਅੰਤਰ, ਉਹਨਾਂ ਨੂੰ ਜਿਵੇਂ ਕਹਿੰਦੇ ਅੰਦਰ ਵਾਹਿਗੁਰੂ ਹਾਜ਼ਰ ਨਾਜ਼ਰ ਸਾਖਿਆਤ, ਇਸੇ ਤਰ੍ਹਾਂ ਬਾਹਰ ਸੰਸਾਰ ਵਿੱਚ ਵੀ ਪ੍ਰਤੱਖ, ਹਰ ਪਾਸੇ ਵੈ ਬੀਠਲੂ ਵੈ ਬੀਠਲ ਬਿਟ ਸੰਸਾਰ ਨਹੀਂ ਹੋਈ ਦਿਸਦਾ ਅੰਦਰ ਬਾਹਰ ਹਰ ਪਾਸੇ ਪਰਮੇਸ਼ਰ ਕਰੁਣਾ ਕਰ ਤਾਰੰਗ ਜਿਹ ਪਰ ਤਾਰੰਗ ਮਰਦਾਨਾ ਜਿਹਦੇ ਉੱਪਰ ਜਿਹੜਾ ਕਰਤਾਰ ਉਹ ਕਰਨਾ ਕੀ ਮਿਹਰ ਧਾਰ ਹੈ ਤਿੰਨ ਉਸ ਮਤ ਨਿਰੰਤਰ ਉਹਦੇ ਅੰਦਰ ਇੱਕ ਰਸ ਇਸ ਤਰ੍ਹਾਂ ਦੀ ਸ੍ਰੇਸ਼ਟ ਮਤ ਹੁੰਦੀ ਹੈ ਇਸ ਤਰ੍ਹਾਂ ਹਰ ਪਾਸੇ ਪਰਮੇਸ਼ਰ ਨੂੰ ਜਾਣਦਾ ਦੋਹਰਾ ਮਰਦਾਨਾ ਪੁੰਨ ਬਚ ਕਹੈ ਉਸ ਤੋਂ ਬਾਅਦ ਮਰਦਾਨਾ ਫਿਰ ਬਚਨ ਕਹਿਣ ਲੱਗ ਪਿਆ ਚਲੀਏ ਅਬ ਹੈ ਸੁਮੇਰ ਆਪ ਇੱਥੇ ਕਿਉਂ ਬੈਠੇ ਹੁਣ ਸੁਮੇਰ ਉੱਪਰ ਪਰਬਤ ਉੱਪਰ ਚੱਲ ਪਈਏ ਸਭ ਸਿੱਧਨ ਕੋ ਦੇਖੀਏ ਉੱਥੇ ਮਹਾਰਾਜ ਮੰਗਣ ਨਾਲ ਦੱਸ ਕੇ ਗਿਆ ਵੀ ਸੁਮੇਰ ਪਰਬਤ ਸਿੱਧ ਮੰਡਲੀ ਦੇ ਸਾਰਿਆਂ ਦੇ ਨੂੰ ਆਪ ਉਹਨਾਂ ਨੂੰ ਤੱਕੀਏ ਵੀ ਕਿਹੋ ਜਿਹੇ ਹਨ ਕਿਉਂਕਿ ਨੀ ਪ੍ਰਭ ਦੇਰ ਪਰ ਹੁਣ ਇੱਥੇ ਕਿਉਂ ਦੇਰ ਜੀ ਕਿਉਂ ਢਿੱਲ ਨਾਲ ਠਲਾਈ ਇੱਥੇ ਬੈਠਣ ਦਾ ਕੀ ਫਾਇਦਾ ਉੱਥੇ ਚੱਲੋ ਛੇਤੀ ਦੇ ਕੇ ਸੋਰਠਾ ਬੋਲੇ ਬਹੁਰ ਕਿਰਪਾਲ ਮਰਦਾਨਾ ਤੋਂ ਸੁਣ ਕੇ ਦਿਆਲੂ ਕਿਰਪਾਲੂ ਸਤਿਗੁਰੂ ਫਿਰ ਬੋਲੇ ਇੱਕ ਸਿੱਧ ਆਵਨ ਰਹੇ ਹੋ ਭਾਈ ਮਰਦਾਨਾ ਇਹ ਕਿਹੋ ਜਿਹਾ ਸਿੱਧ ਅਜੇ ਬਾਕੀ ਆਉਣਾ ਰਹਿ ਗਿਆ ਜਿਹ ਮਨ ਮਾਨ ਵਿਸਾਲ ਜਿਸ ਕਹਿੰਦੇ ਸਿੱਧ ਦੇ ਮਨ ਦੇ ਵਿੱਚ ਬੜਾ ਭਾਰੀ ਹੰਕਾਰ ਹੈ ਹੰਕਾਰ ਨਾਲ ਆਫਰਿਆ ਹੋਇਆ ਸ਼ੰਭੂ ਨਾਥ ਤੇ ਨਾਮ ਹੈ ਜੇ ਤੂੰ ਪੁੱਛੇ ਵੀ ਉਹਦਾ ਨਾਮ ਕੀ ਹੈ ਮਰਦਾਨੇ ਉਸ ਹੰਕਾਰੀ ਸਿੱਧ ਦਾ ਨਾਮ ਸ਼ੰਭੂ ਨਾਥ ਹੈ ਅਡਿੱਲ ਸੁਣ ਮਰਦਾਨੇ ਸਰੋਨ ਕਿਉਂ ਮਰਦਾਨੇ ਨੇ ਕੰਨਾਂ ਵਿੱਚ ਸੁਣ ਕੇ ਸੋ ਬੈਨ ਬਖਾਨ ਹੈ ਗੁਰੂ ਮਹਾਰਾਜ ਨੂੰ ਬਚਨ ਕਿਹਾ ਮੰਗਲ ਤੇ ਸੋ ਵਿਸਾਲ ਮਹਾਰਾਜ ਜਿਹੜਾ ਇਹ ਮਾਨੀ ਹੰਕਾਰੀ ਸ਼ੰਭੂ ਨਾਥ ਹੈ ਕਿ ਮੰਗਣ ਨਾਲੋਂ ਮਹਾਨ ਹੈ ਵੱਡਾ ਕਿਦੋਂ ਸਮਾਨ ਹੈ ਜਾਂ ਇਹਦੇ ਬਰਾਬਰ ਦਾ ਹੀ ਹੈ ਅਬ ਹੈ ਉਡੀਕਤ ਜਾ ਜਿਸ ਸ਼ੰਭੂ ਨਾਥ ਨੂੰ ਮਹਾਰਾਜ ਇੱਥੇ ਤੁਸੀਂ ਬੈਠੇ ਉਡੀਕ ਰਹੇ ਹੋ ਕਹੋ ਤੇ ਗਾਥ ਜੋ ਉਹ ਸ਼ੰਭੂ ਨਾਥ ਦੀ ਮਹਾਰਾਜ ਗੱਲਬਾਤ ਵੀ ਮੈਨੂੰ ਥੋੜੀ ਬਹੁਤੀ ਪਹਿਲਾਂ ਹੀ ਉਹਦੇ ਆਉਣ ਤੋਂ ਦੱਸ ਦਿਓ ਹੋ ਬੋਲੇ ਉੱਤਰ ਦੇਣ ਕਿਉਂ ਮਰਦਾਨੇ ਤੋਂ ਸੁਣ ਕੇ ਜਵਾਬ ਦੇਣ ਲਈ ਬਚਨ ਬੋਲੇ ਜਗਤ ਕੇ ਨਾਥ ਜੋ ਬਾਲਾ ਜੀ ਕਹਿੰਦੇ ਹੇ ਸਰੋਤਾ ਜਨੋ ਜੋ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਹੈ ਸਵਈਆ ਗੋਰਖ ਨਾਥ ਤੇ ਆਦ ਜੇ ਸਿੱਧ ਹੈ ਮਹਾਰਾਜ ਕਹਿੰਦੇ ਵੀ ਸੁਣ ਲੈ ਮਰਦਾਨੇ ਗੋਰਖ ਮਛਿੰਦਰ ਆਦ ਤੋਂ ਲਏ ਕਿ ਜਿੰਨੇ ਸਾਰੇ ਸਿੱਧ ਨਾਥ ਹੈ ਮੰਗਲ ਨਾਥ ਸਭੈ ਤੇ ਮਹਾਨਾ ਗੋਰਖ ਹੈ ਭਾਵੇਂ ਮਛਿੰਦਰ ਨਾਥ ਹੈ ਭਾਵੇਂ ਬਾਕੀ ਸਿੱਧ ਹੈ ਪਰ ਸਾਰਿਆਂ ਨਾਲੋਂ ਜਿਹੜਾ ਇਹ ਮੰਗਣ ਨਾਥ ਹੁਣੇ ਆ ਕੇ ਗਿਆ ਇਹ ਮਹਾਨ ਹੈ ਭੇਖ ਧਰਾ ਤਨ ਸਿੱਧਨ ਕੋ ਇਹ ਵੀ ਮਰਦਾਨੇ ਭਾਵੇਂ ਨੇ ਜਿਹੜਾ ਭੇਖ ਹੈ ਲਵਾਸ ਹੈ ਸਿੱਧਾਂ ਵਾਲਾ ਸਰੀਰ ਤੇ ਧਾਰਿਆ ਹੈ ਤਿੰਨ ਤੇ ਇਹ ਕੋ ਪਦ ਊਚ ਸੁਜਾਨਾ ਸਿਆਣਿਆ ਮਰਦਾਨਾ ਇਹਦਾ ਜਿਹੜਾ ਅਹੁਦਾ ਹੈ ਸਾਰੇ ਸਿੱਧਾਂ ਨਾਲੋਂ ਮਹਾਨ ਉੱਚਾ ਹੈ ਜੇ ਮਨ ਵਿੱਚ ਵਿਕਾਰ ਅਜੈ ਜਿਹੜੇ ਮਨ ਦੇ ਵਿੱਚ ਵੀ ਮਰਦਾਨੇ ਵਿਕਾਰ ਬੜੇ ਅਜਿੱਤ ਹੁੰਦੇ ਨਹੀਂ ਜਿੱਤੇ ਜਾਂਦੇ ਹੁੰਦੇ ਸਭ ਜੀਤ ਭਲੇ ਤਿੰਨ ਖੋਜ ਮਿਟਾਣਾ ਮੰਗਣ ਵਾਸਤੇ ਚੰਗੀ ਤਰ੍ਹਾਂ ਜਿੱਤ ਕੇ ਉਹਨਾਂ ਦਾ ਵਿਕਾਰਾਂ ਦਾ ਉਗਣਾ ਵਿਕਾਰਾਂ ਦਾ ਖੋਜ ਖੁਰਾਈ ਮਿਟਾ ਦਿੱਤਾ ਪੂਰਨ ਸੰਤਨ ਸਾਇਕ ਆਪ ਕੋ ਜਿਹੜਾ ਮੰਗਣ ਨਾਥ ਹੈ ਤਾਂ ਪੂਰਨ ਸ਼ਾਂਤ ਹੈ ਫਿਰ ਆਪਾ ਭਾਵੇ ਨੇ ਜਿਹੜਾ ਨਾਸ ਕਰ ਦਿੱਤਾ ਹੋਇਆ ਮਨ ਵਿਹੀਨ ਭਇਓ ਸੁਖ ਮਨ ਕਹਿੰਦੇ ਮਨ ਹੰਕਾਰ ਤੋਂ ਰਹਿਤ ਹੋ ਗਿਆ ਤੇ ਸੁਖ ਮਨ ਰਿਹਾ ਮਰਹਰੀ ਛੰਦ ਬੂਝੈ ਮਰਦਾਨਾ ਊਚ ਬਖਾਨਾ ਉਸ ਵੇਲੇ ਮਰਦਾਨਾ ਕਹਿਣ ਲੱਗਿਆ ਮਹਾਰਾਜ ਤੁਸੀਂ ਇਹ ਮੰਗਣ ਨਾਥ ਨੂੰ ਸਾਰੇ ਸਿੱਧਾਂ ਨਾਲੋਂ ਉੱਚਾ ਕਿਹਾ ਕਿਉਂ ਗੋਰਖ ਗੁਰ ਕੀ ਮੰਗਣ ਨਾਥ ਮਹਾਰਾਜ ਸਾਰੇ ਸਿੱਧਾਂ ਨਾਥਾਂ ਗੋਰਖ ਨਾਥ ਮਛਿੰਦਰ ਨਾਥ ਤੋਂ ਉੱਚਾ ਸੀ ਫਿਰ ਇਹਨੇ ਗੁਰੂ ਗੋਰਖ ਨੂੰ ਕਿਉਂ ਧਾਰਨ ਕੀਤਾ ਜੋ ਨਿਜ ਤੇ ਲੱਗ ਕਸ ਭਾ ਤੇ ਸਿੱਖ। ਜਿਹੜਾ ਗੋਰਖ ਨਾਥ ਕਹਿੰਦੇ ਆਪਦੇ ਨਾਲੋਂ ਛੋਟਾ ਹੈ, ਉਹਦਾ ਜਾ ਕੇ ਮੰਗਣ ਨਾਥ ਕਿਵੇਂ ਸਿੱਖ ਬਣ ਗਿਆ, ਚੇਲਾ ਬਣ ਗਿਆ। ਕਸ ਵੇਖ ਸਿੱਧ ਕੌਲੀਨ, ਫਿਰ ਮਾਰਾ ਉਹਦੀ ਹਜੂਰੀ ਬਾਸ਼ਪਾ ਜਾ ਕੇ ਸਿੱਧਾਂ ਵਾਲਾ ਭੇਖ ਜਾ ਲੈ ਲਿਆ। ਸ੍ਰੀ ਗੁਰ ਕਹਿ ਵਾਕਾ ਮਿਲਿਓ ਜੋ ਪ੍ਰਾਕਾ। ਗੁਰੂ ਮਹਾਰਾਜ ਕਹਿੰਦੇ ਮਰਦਾਨੇ, ਸਭ ਤੋਂ ਪਹਿਲਾਂ ਇਹ ਜਿਹੜਾ ਗੋਰਖ ਨਾਥ ਇਹਨੂੰ ਮਿਲਿਆ ਸੀ, ਗੋਰਖ ਇਹ ਕੋ ਆਏ, ਇਹਨੂੰ ਆ ਕੇ ਗੋਰਖ ਨਾਥ ਮਿਲਿਆ ਸੀ ਮੰਗਣ ਨਾਥ ਨੂੰ। ਗੁਰ ਯਾਂ ਤੇ ਕੀਨੋ ਵੇਖ ਲੀਨੋ, ਇਸ ਕਰਕੇ ਕਹਿੰਦੇ ਉਹ ਗੋਰਖ ਨਾਥ ਨੂੰ ਗੁਰੂ ਧਾਰਨ ਕਰ ਲਿਆ, ਉਹਦਾ ਹੀ ਇਹਨੇ ਭੇਖ ਕਹਿੰਦੇ ਧਾਰਨ ਕਰ ਲਿਆ। ਪਦ ਉੱਚੋ ਇਹ ਪਾਏ, ਵੀ ਕਮਾਈ ਕਰਕੇ ਮੰਗਣ ਨਾਥ ਨੇ ਗੋਰਖ ਨਾਥ ਬਾਕੀ ਸਿੱਧਾਂ ਤੋਂ ਉੱਚਾ ਅਹੁਦਾ ਪਾਇਆ ਹੈ। ਕਬਿਤ ਐਸੇ ਇਤ ਨਾਨਕ ਜੀ ਬਚਨ ਉਚਾਰੇ ਉਤ। ਬਾਲਾ ਜੀ ਕਹਿੰਦੇ ਇੱਧਰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਦੇ ਸਾਥ ਇਸ ਤਰ੍ਹਾਂ ਦੇ ਬਚਨ ਕਹੇ ਹਨ, ਗੋਰਖ ਬੁਲਾਇਓ ਸ਼ੰਭੂ ਨਾਥ ਕੋ ਪਠਾਇਓ ਹੈ। ਉੱਤ ਗੋਰਖ ਬੁਲਾਏ ਸ਼ੰਭੂ ਨਾਥ ਕੋ, ਉੱਧਰ ਕਹਿੰਦੇ ਗੋਰਖ ਨਾਥ ਨੇ ਸ਼ੰਭੂ ਨਾਥ ਨੂੰ ਕੋਈ ਸੇਵਕ ਭੇਜ ਕੇ ਬੁਲਾ ਲਿਆ ਹਜੂਰੀ ਵਿੱਚ। ਫਰੂਆ ਬੈਰਾਗਣ ਦੋਏ ਲੀਨੇ ਹਾਥ ਮਾਹਜਨ, ਸ਼ੰਭੂ ਨਾਥ ਨੇ ਕਹਿੰਦੇ ਇਸ ਤਰ੍ਹਾਂ ਇੱਕ ਠੂਠਾ ਜਾਂ ਇੱਕ ਬੈਰਾਗਣ ਜੀ ਦੋਵੇਂ ਹੱਥਾਂ ਵਿੱਚ ਲਈ ਹੋਏ। ਮੁੰਦਰਾ ਹੈ ਫਟਕ ਇੱਕ ਕਾਨ ਪਾਰ ਪਾਇਓ ਹੈ, ਸ਼੍ਰੀ ਬਲੌਰ ਦੀ ਇੱਕ ਮੁੰਦਰਾ ਜੀ ਕੰਨ ਪੂਜਾ ਪਾੜ ਕੇ ਉਹ ਪਾਈ ਹੋਈ ਹੈ ਕੰਨ ਵਿੱਚ। ਇਹ ਮੈਂ ਹੁਲਾਸ ਆਇਓ ਪਾਸ ਸੁਖ ਰਾਸ ਦੌਰ, ਸ਼ੰਭੂ ਨਾਥ ਦੇ ਹਿਰਦੇ ਵਿੱਚ ਬੜਾ ਹੁਲਾਸ ਹੈ ਚਾਹੇ ਤੇ ਗੁਰੂ ਮਹਾਰਾਜ ਜੋ ਸੁਖਾਂ ਦੇ ਖਜ਼ਾਨਾ ਰਾਸ ਉਹਨਾਂ ਦੀ ਪਾਸਾ ਪਹੁੰਚਾ ਹੈ। ਬਾਲੇ ਹੈ ਆਦੇਸ ਐਸੇ ਬਚਨ ਅਲਾਇਓ ਹੈ, ਇਹ ਬਾਲਕੇ ਨਮਸ਼ਕਾਰ ਹੈ ਇਸ ਤਰ੍ਹਾਂ ਦਾ ਬਚਨ ਇਸਨੇ ਕਿਹਾ ਹੈ, ਕਿਉਂਕਿ ਵੱਡੀ ਉਮਰ ਹੈ ਨਾ ਤੇ ਮਹਾਰਾਜ ਨੂੰ ਆਪ ਤੋਂ ਛੋਟੀ ਉਮਰ ਹੋਣ ਕਰਕੇ ਬਾਲਕ ਹੀ ਦੱਸਦਾ ਹੈ। ਪ੍ਰਭੂ ਕੋ ਆਦੇਸ਼ ਸ਼ੰਭੂ ਨਾਥ ਆਓ ਬੈਸ ਢਿੱਗ, ਮਹਾਰਾਜ ਕਹਿੰਦੇ ਵੀ ਪਰਮੇਸ਼ਰ ਨਮਸ਼ਕਾਰ ਹੋਵੇ, ਆਵੇ ਸ਼ੰਭੂ ਨਾਥ ਬੈਠ ਸਾਡੇ ਕੋਲੇ। ਸੁਣਿਓ ਸਰੋਣ ਮਾਹੀ ਪੁੰਨ ਬੈਨ ਕੋ ਸੁਣਾਇਓ ਹੈ, ਕੰਨਾਂ ਵਿੱਚ ਇਹਨੇ ਸੁਣਿਆ ਹੈ, ਫਿਰ ਆਪਣੇ ਵੱਲੋਂ ਸ਼ੰਭੂ ਨਾਥ ਨੇ ਬਚਨ ਸੁਣਾਇਆ ਸਤਿਗੁਰਾਂ ਨੂੰ। ਕਬਿਤ ਗੋਰਖ ਕਚੇਲੇ ਹੋਏ ਮੁੰਦਰਾ ਕਾਨ ਪਾਵੋ, ਕਹਿਣ ਲੱਗਿਆ ਹੇ ਗੁਰੂ ਨਾਨਕ ਸਾਹਿਬ ਜੀ ਕੰਨ ਵਿੱਚ ਮੁੰਦਰਾ ਜੀ ਪਾ ਕੇ ਗੋਰਖ ਨਾਥ ਦੇ ਚੇਲੇ ਹੋ ਜਾਓ। ਅੰਗ ਭਸਮ ਲਗਾਓ ਕੋ ਬਿਘਨ ਨਾ ਲਾਗੇ, ਕਹਿੰਦੇ ਸਾਰੇ ਸਰੀਰ ਤੇ ਸਵਾਹ ਜੀ ਲਾ ਲਓ ਤੇ ਕੋਈ ਫਿਰ ਬਿਘਨ ਨਹੀਂ ਲੱਗੂਗਾ ਤੁਹਾਨੂੰ। ਬਿਗਸੈ ਕਮਲ ਜੋ ਪ੍ਰਕਾਸ਼ ਦੀਪ ਜੋਤ ਉਰ, ਇਸੇ ਤਰ੍ਹਾਂ ਜਿਹੜਾ ਉਹ ਅੰਦਰ ਉਹ ਕਹਿੰਦੇ ਕਮਲ ਮੂਧਾ ਹੋਇਆ ਉਹ ਖਿੜ ਜਾਏਗਾ, ਖੁੱਲ ਜਾਏਗਾ, ਸਿੱਧਾ ਹੋ ਜਾਏਗਾ, ਤੇ ਹਿਰਦੇ ਅੰਦਰ ਕਹਿੰਦੇ ਜਿਹੜਾ ਗਿਆਨ ਰੂਪੀ ਦੀਵਾ ਹੈ ਉਹਦੀ ਰੋਸ਼ਨੀ ਕਹਿੰਦੇ ਪ੍ਰਕਾਸ਼ ਪਏਗੀ, ਦੀਵਾ ਜਗ ਪਏਗਾ ਅੰਦਰ ਲਾ। ਸੁਨ ਮਗ ਜਾਵ ਤਨ ਹੂੰ ਤੇ ਮ੍ਰਿਤੂ ਭਾਗ ਗਈ, ਹੋਰ ਰੂਪੀ ਜਿਹੜਾ ਰਸਤਾ ਉਹਦੇ ਵਿੱਚ ਚਲੇ ਜਾਓਗੇ ਤੇ ਸਰੀਰ ਤਾਂ ਫਿਰ ਮੌਤ ਚ ਕਹਿੰਦੇ ਚਲੇ ਜਾਓਗੇ, ਭਾ ਦਸਵੇਂ ਦੁਆਰ ਵਿੱਚ ਚਲੇ ਜਾਓਗੇ ਫਿਰ ਮੌਤ ਤੁਹਾਡੋਂ ਦੌੜ ਜਾਏਗੀ, ਦਸਵੇਂ ਦੁਆਰ ਵਿੱਚ ਗਿਆ ਉੱਪਰ ਵਿੱਚ ਗਿਆ ਮੌਤ ਨਹੀਂ ਨੇੜੇ ਆਏਗੀ। ਫਰੂਆ ਗਹੀ ਜਹਾਤ ਹੋਈ ਹੈ ਸਨਾਥ ਆਪੋ, ਮਾਰਾ ਮਾਰਾ ਤੁਹਾਨੂੰ ਮੈਂ ਘੱਟ ਠੂਠਾ ਜਾ ਦਿੰਦਾ, ਇਹ ਫੜ ਲਈਏ, ਕਿਉਂ ਕਹਿੰਦੇ ਨਾਥ ਵਾਲੇ ਮਾਲਕ ਵਾਲੇ ਗੁਰੂ ਇਸ ਤਰ੍ਹਾਂ ਗੁਰੂ ਵਾਲੇ ਬਣ ਜਾਈਏ। ਖੁਸ਼ੀ ਜਿੱਤ ਜਾਵ ਤੇ ਤਕੋ ਨਹਿ ਠੱਗ, ਜਿੱਧਰ ਨੂੰ ਤੁਸੀਂ ਮਰਜ਼ੀ ਖੁਸ਼ੀ ਹੋਈ ਚਲੇ ਜਾਏ ਤੁਹਾਨੂੰ ਕਹਿੰਦੇ ਕੋਈ ਰੋਕੇ ਟੋਕੇਗਾ ਨਹੀਂ। ਭਲੀ ਬਣੀ ਤੇਰੀ ਜੋ ਤੂੰ ਮਾਨ ਲੇਹ ਬਾਤ ਮੇਰੀ, ਗੁਰੂ ਨਾਨਕ ਤੇਰੀ ਕਹਿੰਦੇ ਚੰਗੀ ਗੱਲ ਬਾਤ ਬਣ ਜਾਏਗੀ ਜੇ ਤੂੰ ਮੇਰੀ ਗੱਲ ਮੰਨਵੇਂਗਾ। ਰਿੱਧ ਸਿੱਧ ਚੇਰੀ ਮਤ ਗੋਰਖ ਕੇ ਪਾ ਗਈ, ਜਦੋਂ ਤੂੰ ਗੋਰਖ ਦੇ ਕਹਿੰਦੇ ਪੰਥ ਵਿੱਚ ਰੰਗਿਆ ਗਿਆ ਆ ਗਿਆ ਨਾ ਤੇ ਸਿੱਧੀਆਂ ਸਿੱਧੀਆਂ ਸਭ ਤੇਰੀਆਂ ਸੇਵਕਣੀਆਂ ਬਣ ਜਾਣਗੀਆਂ। ਕਬਿਤ ਗੋਰਖ ਕੋ ਦਾਸ ਕਾਰ ਸਭ ਹੂੰ ਕੋ ਮਾਨ ਹਰ, ਮਹਾਰਾਜ ਕਹਿੰਦੇ ਉਹ ਸ਼ੰਭੂ ਨਾਥਾ ਅਸੀਂ ਗੁਰੂ ਨੂੰ ਕੀ ਗੋਰਖ ਨੂੰ ਗੁਰੂ ਬਣਾਉਣਾ ਹੈ, ਤੇਰੇ ਗੁਰੂ ਗੋਰਖ ਨੂੰ ਆਪਣਾ ਸੇਵਕ ਬਣਾਵਾਂਗੇ। ਗੋਰਖ ਕੋ ਦਾਸ ਕਾਰ ਸਭ ਹੂੰ ਕੋ ਮਾਨ ਹਾਰ। ਬਾਕੀ ਤੁਹਾਡੇ ਸਿੱਧਾ ਨਾਥਾਂ ਦਾ ਸਾਰਿਆਂ ਦਾ ਮਾਨ ਜਾ ਨਾਸ ਕਰਕੇ ਭਸਮ ਨ ਲਾਵੋ ਨਹਿ ਕਾਨ ਕੋ ਛਿਦਾਵਈ। ਇਹਦੇ ਕਹੇ ਨਾ ਸਰੀਰ ਤੇ ਸਵਾਮਣੀ, ਐਵੇਂ ਕਿਉਂ ਭੂਤ ਜਾ ਬਣਨਾ, ਨਾ ਕੰਨ ਪੜਾਉਣੇ ਅਸੀਂ। ਫਰੂਆ ਜੋ ਧਾਰੀ ਤਾਂ ਕੋ ਨਾਮ ਹੈ ਭਿਖਾਰੀ ਜਾ। ਸੰਭੂ ਨਾਥਾ ਜਿਹੜਾ ਹੱਥ ਵਿੱਚ ਠੂਠਾ ਜਾ ਫੜ ਕੇ ਰੱਖੇ, ਉਹਨੂੰ ਤਾਂ ਲੋਕ ਮੰਗਤਾ ਕਹਿੰਦੇ ਹੁੰਦੇ। ਮ੍ਰਿਤੂ ਹੈ ਬਿਦਾਰੀ ਨਹਿ ਨੇਰੇ ਕਬ ਆਵਈ। ਜਿਹੜੀ ਮੌਤ ਦੀ ਗੱਲ ਕਹਿੰਦਾ, ਉਹ ਤਾਂ ਮੌਤ ਅਸੀਂ ਪਹਿਲਾਂ ਖਤਮ ਕੀਤੀ ਹੋਈ ਹੈ। ਮੌਤ ਜੋ ਬਿਦਾਰੀ, ਮ੍ਰਿਤੂ ਹੈ ਬਿਦਾਰੀ ਨਹਿ ਨੇਰੇ ਕਬ ਆਵਈ। ਮੌਤ ਤਾਂ ਸਾਡੇ ਕਿਹੜੇ ਨੇੜੇ ਨਹੀਂ ਆ ਸੀ, ਮੌਤ ਤਾਂ ਅਸੀਂ ਪਹਿਲਾਂ ਹੀ ਖਤਮ ਕਰ ਦਿੱਤੀ ਹੋਈ। ਰਿਦ ਸਿੱਧ ਸਦਾ ਆਗੇ, ਦੇਹ ਤਾਂ ਕੋ ਜੇ ਕੋ ਮੰਗੇ। ਜਿਹੜੀਆਂ ਰਿਧੀਆਂ ਸਿੱਧੀਆਂ ਦੀਆਂ ਗੱਲ ਕਰਦਾ, ਉਹ ਤਾਂ ਸਾਡੇ ਕੋਲ ਪਹਿਲਾਂ ਹੀ ਬਥੇਰੀਆਂ ਹੈਗੀਆਂ, ਜੇ ਕੋਈ ਮੰਗੇ ਉਹਨੂੰ ਵੀ ਅਸੀਂ ਦੇ ਦਿੰਦੇ ਹਾਂ। ਚਾਹ ਤਾਂ ਜਾਏ ਨਹਿ ਕੋ ਅਟਕਾਵੇ। ਬਾਕੀ ਅਸੀਂ ਮੌਜ ਦੇ ਮਾਲਕ ਹੈ ਸੰਭੂ ਨਾਥਾ, ਜਿੱਥੇ ਸਾਡੀ ਚਾਹਨਾ ਹੋਊਗੀ ਉੱਥੇ ਜਾਵਾਂਗੇ, ਸਾਨੂੰ ਕੋਈ ਰੋਕ ਟੋਕ ਨਹੀਂ ਸਕੇਗਾ। ਬਿਘਨ ਬਿਨਾਸਨ ਸੋ ਆਸਨ ਹੈ ਸੁਨ ਵਿਖੈ। ਸਾਡਾ ਜਿਹੜਾ ਆਸਨ ਆ ਫੁਰਸੁਰ ਵਿੱਚ ਲੱਗਿਆ ਹੋਇਆ, ਇਸ ਕਰਕੇ ਬਿਘਨ ਸਾਰੇ ਉਹ ਨਾਸ ਹੀ ਹੋਏ ਪਏ। ਸੰਭੂ ਨਾਥ ਸੁਨੇ ਸਰੋਣ ਬੈਨ ਕੋ ਅਲਾਵਈ। ਸੰਭੂ ਨਾਥ ਨੇ ਜਦੋਂ ਗੁਰੂ ਮਹਾਰਾਜ ਦੇ ਇਹੋ ਜਿਹੇ ਬਚਨ ਸੁਨੇ, ਬਿਨੇ ਵੱਲੋਂ ਫਿਰ ਕਹਿਣ ਲੱਗਿਆ, ਔਖਾ ਜਾ ਗੁਰੂ ਨਾਨਕ ਸਾਹਿਬ, ਤੂੰ ਤਾਂ ਬਹੁਤ ਵੱਡਾ ਹੰਕਾਰੀ ਆ, ਕਿੱਥੇ ਤੇਰੀ ਨਜ਼ਰ ਲੱਗੀ ਹੋਈ ਹੈ। ਕੱਛ ਔਰੀ ਬੌਰੀ ਬਾਤ ਹੈ ਮੁਖ ਕਾਹੇ ਕੋ ਬਕਤ ਹੈ। ਕਹਿੰਦੇ ਕਮਲੀਆਂ ਲਵਣੀਆਂ ਜਿਹੜਾ ਜਾਂ ਗੱਲਾਂ ਕਰਦਾ ਹੈ, ਔਰੀ ਬੌਰੀ ਬਾਤਾਂ ਕਹਿ ਮੁਖ ਕਾਹੇ ਕੋ ਬਕਤ ਹੈ। ਮੁਖੋਂ ਐਵੇਂ ਬਕਵਾਸ ਕਰਦਾ ਹੈ। ਜਤੀ ਨਾਥ ਸਿੱਧ ਸਭ ਬੀਚ ਹੈ ਪ੍ਰਸਿੱਧ ਐਸੋ। ਸੰਸਾਰ ਦੇ ਵਿੱਚ ਛੇ ਜਤੀ ਹੈ, ਨੌ ਨਾਥ ਹੈ, 84 ਸਿੱਧ ਹੈ, ਪ੍ਰਗਟ ਪ੍ਰਤੱਖ ਹੈ। ਗੋਰਖ ਕੋ ਜਾਣ ਨਹੀਂ ਕੈਸੀ ਹੈ ਸ਼ਕਤ ਹੈ। ਗੋਰਖ ਨਾਥ ਨੂੰ ਨੀ ਜਾਣਦਾ ਗੁਰੂ ਨਾਨਕ, ਇਹੋ ਜੀ ਤੇਰੇ ਵਿੱਚ ਤਾਕਤ ਹੈ, ਉੱਚਾ ਬੋਲਦਾ। ਸਿੱਧ ਸਾਧ ਨਿੰਦੇ ਤੁਮ ਭਇਓ ਕੌਣ ਬਿੰਦੇ। ਜਿੰਨੇ ਸਾਧੂ ਸੰਦ ਹੈ ਤੂੰ ਨਿੰਦੇ ਭਣਦੇ, ਤੂੰ ਕਿਹੜੇ ਬਿੰਦ ਤੋਂ ਹੋਇਆ ਹੈ। ਕੈਸੇ ਬੋਲੇ ਮਾਟੀ ਗੰਦੇ, ਨਿਜ ਮਾਨ ਮੈਂ ਸ਼ਕਤ ਹੈ। ਕਿਸ ਤਰ੍ਹਾਂ ਕਹਿੰਦੇ ਗਿੰਦੀ ਗੰਦੀ ਮਿੱਟੀ ਤੋਂ ਪੈਦਾ ਹੋਇਆ, ਤੂੰ ਤਾਂ ਮਾਨ ਨਾਲ ਭਰਿਆ ਹੋਇਆ, ਕਿਉਂਕਿ ਨਿਓਲੀ ਕਰਮ ਰਾਹੀਂ ਆਪਣੀਆਂ ਅੰਦਲੀਆਂ ਪੇਟ ਦੀਆਂ ਅੰਦਰਾਂ ਜੀਆਂ ਕੱਢ ਕੇ ਰੋਜ਼ ਧੋ ਲੈਂਦਾ ਸੀ। ਹੁਣ ਅੰਦਰ ਜਦੋਂ ਆ ਗੰਦ ਮੰਦ ਜਿਹਾ ਪਿਆ ਨਾ ਪੇਟ ਵਿੱਚ, ਇਸ ਕਰਕੇ ਕਹਿੰਦਾ ਤੂੰ ਤਾਂ ਮਿੱਟੀ ਗੰਦੀ ਗੰਦੀ ਵਾਲਾ ਹੈ, ਨਿਓਲੀ ਕਰਮ ਕਰਕੇ ਅੰਦਰਾਂ ਨਹੀਂ ਧੋਂਦਾ ਹੈ, ਮਾਨ ਵਿੱਚ ਭਰਿਆ ਪਿਆ ਹੈ। ਕੌਣ ਤੂੰ ਵਡਾਈ ਪਾਏ ਜਗ ਜੂਨ ਆਏ ਜਾਏ। ਤੇਰੀ ਤੂੰ ਕਹਿੰਦੇ ਵਡਿਆਈ ਪ੍ਰਾਪਤ ਕੀਤੀ ਹੈ ਸੰਸਾਰ ਦੀ, ਜੂਨਾਂ ਵਿੱਚ ਤੂੰ ਆਏ ਜਾਏਗਾ। ਗੁਰੂ ਬਿਨਾਂ ਇਸ ਥਿਰ ਕੋਊ ਨਾ ਟਿਕਤ ਹੈ। ਜਿੰਨਾ ਚਿਰ ਕੋਈ ਗੁਰੂ ਨੀ ਨਾ ਧਾਰਨ ਕਰਦਾ, ਉਨਾ ਚਿਰ ਇੱਥੇ ਕਹਿੰਦੇ ਇਸਤਤ ਹੋ ਕੇ ਨੀ ਟਿਕਦਾ, ਉਹ ਆਉਂਦਾ ਜਾਂਦਾ ਜੰਮਦਾ, ਇਸ ਕਰਕੇ ਤੂੰ ਹੀ ਜੰਮੇ ਮਰੇਗਾ। ਕਬਿਤ ਜਾਨੋ ਤੇਰੇ ਗੋਰਖ ਕੀ ਆਦਿ ਸ਼ਿਵ ਬਿੰਦ ਹੂੰ ਤੇ। ਮਹਾਰਾਜ ਕਹਿੰਦੇ ਸਾਡੇ ਸੰਬੰਧ ਵਿੱਚ ਤੂੰ ਕੀ ਕਹਿਣਾ ਹੈ, ਤੇਰਾ ਜਿਹੜਾ ਗੋਰਖ ਨਾਥ ਹੈ ਨਾ, ਉਹਦੀ ਵੀ ਅਸੀਂ ਆਦਿ ਜਾਣਦੇ ਹਾਂ, ਉਹਦਾ ਵੀ ਮੁੜ ਜਾਣਦੇ ਵੀ ਕਿੱਥੋਂ ਜੰਮਿਆ, ਔਰ ਸ਼ਿਵਜੀ ਦੇ ਬਿੰਦ ਤੋਂ ਪੈਦਾ ਹੋਇਆ, ਜਦੋਂ ਮੋਹਣੀ ਅਵਤਾਰ ਦਾ ਉਹ ਦੇਖ ਕੇ ਰੂਪ ਜਿਹਾ ਮੋਹਿਤ ਹੋ ਗਿਆ ਸੀ, ਬਾਂਦਰ ਜਿਹਾ ਬਣ ਕੇ ਹੇਠਾਂ ਨੂੰ ਉਤਰਿਆ ਸੀ, ਉਹ ਗੋਹੇ ਵਿੱਚ ਹੱਥ ਜੇ ਮੜੇ ਸੀ ਵਿਸ਼ਨੂੰ ਨੇ, ਉਹਦੇ ਵਿੱਚੋਂ ਤੇਰਾ ਇਹ ਵੀ ਗੁਰੂ ਜਿਹੜਾ ਹੈ ਨਾ, ਜਿਹਨੂੰ ਕਹਿੰਦਾ ਮਹਾਨ ਹੈ, ਉਹ ਕਹਿੰਦੇ ਗੋਹੇ ਚੋਂ ਪੈਦਾ, ਗੰਦਾ ਤਾਂ ਉਹ ਹੈ ਤੇਰਾ ਗੁਰੂ। ਨਦਰ ਹਮਾਰੀ ਇੱਕ ਓਂਕਾਰ ਪੈ ਲਗਤ ਹੈ। ਬਾਕੀ ਜਿਹੜੀ ਤੂੰ ਸਾਡੀ ਉੱਚੀ ਨਿਗਾਹ ਦੀ ਗੱਲ ਕਰਦਾ ਵੀ ਤੂੰ ਕਿਸੇ ਨੂੰ ਨਿਗਾਹ ਹੀ ਨਹੀਂ ਲੈਂਦਾ, ਕਹਿੰਦੇ ਸਾਡੀ ਨਿਗਾਹ ਨਿਰੰਕਾਰ ਦੇ ਉੱਪਰ ਲੱਗੀ, ਇਸ ਕਰਕੇ ਨਿਰੰਕਾਰ ਦੇ ਉੱਪਰ ਕੋਈ ਹੋਰ ਹੈ ਨਹੀਂ ਹੈ। ਸੰਤ ਸਾਧ ਸੋਦਰ ਬਿਲੋਕੇ ਮੋਦ ਹੋਤ। ਜਿਹੜੇ ਸਾਧੂ ਸੰਤ ਹੈ ਉਹ ਤਾਂ ਕਹਿੰਦੇ ਸਾਡੇ ਸਕੇ ਭਰਾਵਾਂ ਵਰਗੇ, ਉਹਨਾਂ ਨੂੰ ਵੇਖਿਆ ਹੋਇਆ ਤਾਂ ਸਾਨੂੰ ਬੜਾ ਆਨੰਦ ਖੁਸ਼ੀ ਹੁੰਦੀ ਹੈ। ਕਹੋ ਗੰਦੇ ਕਹਿ ਅਮਲ ਪੰਜ ਤੱਤ ਕੋ ਜਗਤ। ਸੰਭੂ ਨਾਥਾ ਦੱਸ, ਜਿਹੜੇ ਪੰਜ ਤੱਤ ਹੈ ਇਹ ਗੰਦੇ ਜਾਂ ਅਮਲ ਮੈਲ ਤੋਂ ਰਹਿਤ ਹੈ, ਕਿਉਂਕਿ ਸਾਰਾ ਸੰਸਾਰ ਤਾਂ ਪੰਜ ਤੱਤਾਂ ਦਾ ਬਣਿਆ ਹੋਇਆ, ਇਹ ਤਾਂ ਪੰਜ ਤੱਤ ਕੰਧੇ ਹੈ, ਫਿਰ ਪੰਜਾਂ ਤੱਤਾਂ ਤੋਂ ਸਾਰੇ ਬਣੇ ਹੈ, ਤੂੰ ਵੀ ਪੰਜਾਂ ਤੱਤੋਂ ਬਣਿਆ, ਤੂੰ ਵੀ ਗੰਦਾ ਹੀ ਹੈ। ਜੇ ਜੇ ਪੰਜ ਤੱਤ ਮੈਲ ਤੋਂ ਰਹਿਤ ਹੈ, ਸ਼ੁੱਧ ਹੈ, ਇਸ ਕਰਕੇ ਬਾਕੀ ਸਾਰਾ ਸੰਸਾਰ ਵੀ ਸ਼ੁੱਧ ਹੈ, ਅਤੇ ਤੂੰ ਵੀ ਪੰਜਾਂ ਤੱਤਾਂ ਤੋਂ ਬਣਿਆ ਸਰੀਰ ਹੈ, ਤੂੰ ਵੀ ਸ਼ੁੱਧ ਹੈ, ਅਸੀਂ ਵੀ ਬਣੇ, ਅਸੀਂ ਵੀ ਸ਼ੁੱਧ ਹੈ। ਇਸ ਕਰਕੇ ਵੀ ਪੰਜ ਤੱਤ ਤਾਂ ਸ਼ੁੱਧ ਹੀ ਹੈ, ਇਹ ਮਨੁੱਖ ਗੰਦਾ ਕਿਵੇਂ, ਮਨੁੱਖ ਦੇ ਕੰਮ ਗੰਦੇ ਹੈ, ਜਦੋਂ ਗੰਦੇ ਕੰਮ ਕਰਦਾ ਹੈ ਫਿਰ ਮਨੁੱਖ ਗੰਦਾ ਬਣ ਜਾਂਦਾ ਹੈ। ਉਹੀ ਪੰਜ ਤੱਤ ਨਹੀਂ ਗੰਦੇ ਹਨ, ਬਾਕੀ ਜੋ ਪਰਮੇਸ਼ਰ ਨੇ ਬਣਾਇਆ ਸਭ ਸ਼ੁੱਧ ਹੈ, ਨਿਰਮਲ ਹੈ। ਕਰਮਾਂ ਕਰਕੇ ਮਨੁੱਖ ਜਿਹੜਾ ਗੰਦਾ ਮੰਦਾ ਬਣ ਜਾਂਦਾ ਹੈ। ਏਕ ਹੂੰ ਸੀ ਦੇਹ ਸਭ ਏਕ ਹੀ ਕੇ ਕੀਏ ਨਾਰ, ਕਿਉਂਕਿ ਇੱਕੋ ਜਿਹੀਆਂ ਸਾਰੀਆਂ ਦੀਆਂ ਦੇਹਾਂ ਹਾਂ। ਏਕ ਹੀ ਦੇਹੀ ਏਕ ਹੀ ਕੇ ਕੀਏ ਨਾਰ, ਸਾਰੇ ਇੱਕ ਪਰਮੇਸ਼ਰ ਦੇ ਕਹਿੰਦੇ ਪੈਦਾ ਕੀਤੇ ਹੋਏ ਆ ਪੁਰਸ਼। ਮਾਨ ਕੀ ਨਿਹਾਨ ਪੁਰਸ਼ੋਤਮ ਭਗਤ ਹੈ, ਇਹਨੇ ਕਹਿੰਦੇ ਮਾਨ ਨੂੰ ਨਾਸ ਕਰ ਦਿੱਤਾ, ਉਹੀ ਪੁਰਸ਼ਾਂ ਵਿੱਚ ਉੱਤਮ ਹੈ, ਉਹਨੂੰ ਹੀ ਭਗਤ ਕਿਹਾ ਜਾਂਦਾ ਹੈ। ਸਿੱਧ ਔਰੇ ਬੌਰੇ ਮਾਨ ਕੀਨੇ ਸਭ ਹਾਰੇ ਗੌਰੇ, ਕਹਿੰਦੇ ਸੰਭੂ ਨਾਥਾ ਸੁਣ ਲਾ, ਜਿੰਨੇ ਸਿੱਧ ਨਾਥ ਹੈ ਸਭ ਮਾਨ ਨੇ ਕਹਿੰਦੇ ਕਮਲੇ ਕੀਤੇ ਹੋਏ ਆ, ਕਮਲ ਘੋਟ ਦੇ ਇੱਥੇ ਆ ਕੇ। ਹੌਰੇ ਗੌਰੇ, ਹੌਰੇ ਹਲਕੇ ਹੋ ਗਏ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਗੋਰੇ ਭਾਰੀ ਸਮਝਦੇ ਹੈ। ਗੁਰੂ ਬਿਨਾ ਕਹੋ ਪ੍ਰੇਮ ਕੈਸੇ ਕਹਿ ਭਗਤ ਹੈ, ਸੰਭੂ ਨਾਥਾ ਗੁਰੂ ਤੋਂ ਬਗੈਰ ਪ੍ਰੇਮ ਦੇ ਵਿੱਚ ਕਿਵੇਂ ਮਨੁੱਖ ਰੰਗਿਆ ਜਾ ਸਕਦਾ ਹੈ। ਕਬਿਤ ਜੋਗ ਕੀ ਜੁਗਤ ਕਰ ਪਾਈਐ ਮੁਕਤ ਕੈਸੇ, ਫਿਰ ਕਹਿਣ ਲੱਗਾ ਕਹਿੰਦੇ ਜੋਗ ਦੀ ਜੁਗਤੀ ਕੀਤੇ ਬਗੈਰਾਂ ਦੇਖੋ ਪਰਮੇਸ਼ਰ ਵਿੱਚ ਕਿਵੇਂ ਜੁੜਨਾ ਪਾ ਸਕੀਦਾ। ਜੋਗੀ ਜਤੀ ਹੂੰ ਕੋ ਨਿਜ ਨਦਰ ਨਾ ਲਿਆਵੇ, ਜੋਗੀਆਂ ਨੂੰ ਜਤੀਆਂ ਨੂੰ ਤੂੰ ਤਾਂ ਨਿਗਾਹ ਹੇਠ ਹੀ ਨਹੀਂ ਲਿਆਉਂਦਾ, ਜੋਗ ਦੀ ਜੁਗਤੀ ਤੋਂ ਬਗੈਰ ਤਾਂ ਜੁੜਨਾ ਨਹੀਂ ਪਾਈਦਾ, ਉੱਥੋਂ ਜੋਗੀਆਂ ਜਤੀਆਂ ਨੂੰ ਨਿਗਾਹ ਹੇਠ ਨਹੀਂ ਲਿਆਉਂਦਾ। ਗਿਆਨ ਤੇ ਕੋ ਵਿਸਾਲ ਸਭ ਹੀ ਤੇ ਅਤ ਉੱਤਮ ਹੈ, ਇਹਨਾਂ ਜੋਗੀਆਂ ਸਿੱਧਾਂ ਨਾਥਾਂ ਨਾਲ ਦੱਸੋ ਕਿਹੜਾ ਮਹਾਨ ਹੈ, ਇਹ ਤਾਂ ਸਭ ਤੋਂ ਮਹਾਨ ਹੈ। ਯਾਹੂ ਕੋ ਨਿਖੇਦ ਵੱਡੋ ਕਾਹੇ ਠਹਿਰਾਵ, ਇਹਨਾਂ ਸਿੱਧਾਂ ਨਾਥਾਂ ਦੇ ਪੰਥ ਨੂੰ ਨਿਸ਼ੇਦ ਕਰਕੇ ਮਾੜਾ ਕਹਿ ਗਏ, ਕਿਹਨੂੰ ਤੂੰ ਮਹਾਨ ਠਹਿਰਾਉਣਾ, ਮਹਾਨ ਕਹਿਣਾ ਹੈ। ਨੀਕੋ ਉਪਦੇਸ਼ ਮਤ ਧਾਰੋ ਜੋਗ ਬੇਸ, ਕਹਿੰਦੇ ਚੰਗਾ ਨੀਕੋ ਨੀਕੋ ਉਪਦੇਸ਼ ਮਤ ਧਾਰੋ ਜੋਗ ਬੇਸ, ਕਹਿੰਦੇ ਇਸ ਤਰ੍ਹਾਂ ਜਿਹੜਾ ਚੰਗਾ ਉਪਦੇਸ਼ ਹੈ ਉਹ ਤੂੰ ਵੀ ਮਤ ਵੀ ਧਾਰਨ ਕਰ ਲਾ, ਉਹ ਜੋਗੀਆਂ ਦਾ ਭੇਖ ਹੀ ਹੈ। ਚੱਲੋ ਗੋਰਖ ਕੇ ਢਿੱਗ ਤੇ ਅਮਰ ਪਦ ਪਾ, ਮੇਰੇ ਸੰਭੂ ਨਾਥ ਦਾ ਬਚਨ ਮੰਨ ਕੇ ਗੋਰਖ ਨਾਥ ਦੇ ਕੋਲ ਚੱਲੋ ਤੇ ਚੰਗਾ ਉਪਦੇਸ਼ ਲੈ ਕੇ ਉਹਨਾਂ ਦਾ ਚੰਗਾ ਜਿਹੜਾ ਭੇਖ ਮਤ ਧਾਰਨ ਕਰ ਲਓ, ਤੁਸੀਂ ਅਮਰ ਪਦ ਵੀ ਪਾ ਲਓਗੇ, ਪ੍ਰਗਟੋਗੇ ਜਗ ਜਰਾ ਜਾਏਗੋ ਅਲੱਗ। ਗੋਰਖਨਾਥ ਦੇ ਚੇਲੇ ਬਣ ਕੇ ਜੋ ਕਰ ਲਿਆ ਸੰਸਾਰ ਦੇ ਵਿੱਚ ਤੁਸੀਂ ਪ੍ਰਗਟ ਹੋ ਜਾਓਗੇ, ਜਿਹੜਾ ਬੁਢੇਪਾ ਹੈ ਤੁਹਾਡੋਂ ਅਲੱਗ ਹੋ ਚਲਾ ਜਾਏਗਾ, ਪਰੇ ਹੋ ਜਾਏਗਾ, ਬੁੱਢੇ ਨਹੀਂ ਹੋਵੋਗੇ। ਜੈਸ ਸੂਰ ਦੇਖ ਸੰਗਰ ਮੈਂ ਕਾਇਰ ਪਲਾਵਈ, ਮੈਂ ਸੂਰਵੀਰ ਨੂੰ ਜੰਗ ਜੁੱਧ ਵਿੱਚ ਆ ਕੇ ਦਾਇਆ ਦੇਖ ਕੇ ਜਿਹੜਾ ਕੈ ਡਰਪੋ ਭਗ ਜਾਂਦਾ ਹੈ, ਕਹਿੰਦੇ ਜਦੋਂ ਗੋਰਖਨਾਥ ਗੁਰੂ ਨੂੰ ਧਾਰ ਲਿਆ ਤੁਸੀਂ ਸਿੱਧ ਨਾਥ ਬਣ ਕੇ ਜੋ ਕਰ ਲਿਆ ਬੁਢੇਪਾ ਕਿਧਰੇ ਚਲਾ ਜਾਓ। ਕਬਿਤ ਨਾਮ ਬਿਨਾ ਜੋਗ ਪੂਰੋ ਕਬ ਹੂੰ ਨਾ ਹੋਤ, ਗੁਰੂ ਮਹਾਰਾਜ ਬੋਲਿਓ ਸੰਭੂ ਨਾਥਾ ਨਾਮ ਜਪੇ ਤੋਂ ਬਗੈਰ ਤਾਂ ਕਿਸੇ ਦਾ ਜੋਗ ਕੀਤਾ ਪੂਰਾ ਨਹੀਂ ਹੁੰਦਾ, ਸਫਲ ਹੀ ਨਹੀਂ ਹੁੰਦਾ। ਜਾਂ ਤੇ ਨਾਮ ਲੇਵ ਲਾਈ ਜਾਂ ਤੇ ਵੱਡੋ ਆਨ ਨਹਿ ਆਨ ਕੋ, ਇਸ ਕਰਕੇ ਅਸੀਂ ਨਾਮ ਵਿੱਚ ਬਿਰਤੀ ਲਾਈ ਹੈ ਤੇ ਨਾਮ ਵੱਲੋਂ ਹੋਰ ਕੋਈ ਵੱਡਾ ਹੈ ਨਹੀਂ ਹੈ। ਜੇ ਨਾਮ ਜਪੇ ਤੋਂ ਬਗੈਰ ਤਾਂ ਜੋਗ ਪੂਰਾ ਨਹੀਂ ਹੁੰਦਾ, ਫਿਰ ਨਾਮ ਵਿੱਚ ਬਿਰਤੀ ਲਾਈ ਹੈ, ਨਾਮ ਤੋਂ ਕੋਈ ਵੱਡਾ ਹੋਰ ਹੈ ਨਹੀਂ ਹੈ। ਨਾਮ ਵਿੱਚ ਜੁੜਿਆ ਸੀ ਜੋਗ ਹੈਗਾ ਹੀ ਜੋਗੀ ਹੈਗੇ ਆ। ਪਤਤ ਉਧਾਰ ਜਨ ਹੇਤ ਦੈਤ ਮਾਰੇ ਜਿਨ, ਇਸ ਨਾਮ ਨੇ ਕਹਿੰਦੇ ਪਾਪੀਆਂ ਦਾ ਉਧਾਰ ਕੀਤਾ ਹੈ। ਤੇ ਇਸੇ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਜਨ ਸੀ ਉਹਨਾਂ ਦੇ ਪਿੱਛੇ ਪਰਮੇਸ਼ਰ ਨੇ ਦੈਂਤਾਂ ਨੂੰ ਮਾਰਿਆ। ਨਾਮ ਉਰ ਧਾਰੇ ਮੋਹ ਨਾਸ਼ ਦੇਤ ਗਿਆਨ ਕੋ, ਜਿਨ੍ਹਾਂ ਨੇ ਨਾਮ ਹਿਰਦੇ ਵਿੱਚ ਧਾਰਿਆ ਉਹਨਾਂ ਦਾ ਮੋਹ ਨਾਸ਼ ਹੋ ਗਿਆ ਤੇ ਇਹ ਨਾਮ ਨੇ ਉਹਨਾਂ ਨੂੰ ਗਿਆਨ ਬਖਸ਼ ਦਿੱਤਾ। ਜਨਮੇ ਨਾ ਮਰੈ ਕਾਲ ਸੀਸ ਹੂੰ ਤੇ ਟਰੈ, ਜਿਨ੍ਹਾਂ ਨੇ ਨਾਮ ਵਿੱਚ ਵਿਰਤੀ ਲਾਈ ਉਹ ਜਮਦੇ ਮਰਦੇ ਨੀ, ਕਾਲ ਉਹਨਾਂ ਦੇ ਸਿਰ ਤੋਂ ਟਲ ਜਾਂਦਾ ਹੈ। ਦੇਤ ਸਹਿਜ ਸਰੂਪ ਇਸ ਰੂਪ ਜਾਂ ਕੇ ਨਹੀਂ ਹੈ ਸਮਾਨ ਕੋ, ਜਿਸ ਪਰਮੇਸ਼ਰ ਦੇ ਕੋਈ ਸਮਾਨ ਬਰਾਬਰ ਨਹੀਂ ਉਹ ਸਹਿਜ ਸਰੂਪ ਗਿਆਨ ਸਰੂਪ ਦੀ ਪ੍ਰਾਪਤੀ ਕਰਵਾ ਦਿੰਦਾ ਏ ਨਾਮ। ਨਾਮ ਬਿਨਾ ਸਾਧਨ ਜੇ ਤੇਉ ਪਦ ਬੰਧਨ ਹੈ, ਬਈ ਸੰਬੋਧਾ ਨਾਮ ਤੋਂ ਬਗੈਰ ਜਿਹੜੇ ਬਾਕੀ ਸਾਧਨ ਹੈ ਜਲ ਧਾਰੇ ਕਰਨੇ ਲਟਕਣਾ ਤੂਣੇ ਤਾਪਣੇ ਸਾਰੇ ਕਹਿੰਦੇ ਪੈਰਾਂ ਵਿੱਚ ਜਿਵੇਂ ਕਿਸੇ ਦੇ ਬੇੜੀਆਂ ਪਾਈਆਂ ਹੋਣ, ਇਹ ਨੂਰਨ ਵਾਲੇ ਹੈ। ਨਾਮ ਹੀ ਮੁਕੰਦ ਔਰ ਆਨ ਨਹਿ ਜਾਨ ਕੋ, ਨਾਮ ਹੀ ਕਹਿੰਦੇ ਮੁਕਤ ਕਰਨ ਵਾਲਾ, ਇਹ ਤੋਂ ਬਗੈਰ ਹੋਰ ਕੋਈ ਮੁਕਤ ਕਰਨ ਵਾਲਾ ਨਾ ਜਾਣ ਸੰਭੂ ਨਾਥਾ। ਕਬਿਤ ਸਮਝਾ ਨਾ ਸਮਝਾਇਓ ਕੌਣ ਤੋ ਸੋ ਬਾਦ ਕਰੈ, ਇਹ ਕਮਲਾ ਸੀ ਸੰਭੂ ਨਾਥ ਕਹਿੰਦੇ ਉਹ ਗੁਰੂ ਨਾਨਕ ਤੂੰ ਸਮਝਾਇਆ ਨਹੀਂ ਸਮਝਾ, ਤੇਰੇ ਨਾਲ ਕਿਹੜਾ ਕਹਿੰਦੇ ਝਗੜਾ ਕਰੇ। ਐਸੇ ਕਹਿ ਸੰਭੂ ਨਾਥ ਮੇਰ ਪੈ ਸਿਧਾਇਓ ਹੈ, ਇਸ ਤਰ੍ਹਾਂ ਦੇ ਲਫ਼ਜ਼ ਕਹਿੰਦਾ ਸੰਭੂ ਨਾਥ ਸੁਮੇਰ ਪਰਬਤ ਉੱਪਰ ਚਲਿਆ ਗਿਆ ਹੈ। ਗੁਰਖ ਨਾ ਬੂਝਿਓ ਕੈਸੇ ਬੈਨ ਤਿੰਨ ਕਹੇ ਸੁਣੇ, ਗੁਰਖ ਨਾ ਬੂਝਿਓ ਕੈਸੇ ਬੈਨ ਤਿੰਨ ਕਹੇ ਸੁਣੇ। ਸੰਭੂ ਨਾਥ ਨੂੰ ਪੁੱਛਿਆ ਗੁਰੂ ਗੋਰਖ ਨਾਥ ਨੇ ਵੀ ਕਿਸ ਤਰ੍ਹਾਂ ਦੇ ਬਚਨ ਤੂੰ ਸੁਣੇ ਤੇ ਕਿਹੋ ਜਿਹੇ ਗੁਰੂ ਨਾਨਕ ਨੂੰ ਕਹੇ ਹਨ। ਮਨ ਉਪਦੇਸ਼ ਕਦੋਂ ਮਨ ਮੈਂ ਨਾ ਲਿਆਇਓ ਹੈ, ਰਾਵੇ ਉਪਦੇਸ਼ ਗੁਰੂ ਨਾਨਕ ਨੇ ਮੰਨ ਲਿਆ ਕਸਬਾ ਮਨ ਵਿੱਚ ਲਿਆਏ ਨੀ, ਮਨ ਵਿੱਚ ਮੰਨਿਆ ਨੀ ਉਹਨਾਂ। ਨਾਥ ਸੁਣੋ ਔਰੀ ਬੌਰੀ ਬਾਤੇ ਹੈ ਬਕਤ ਸੋ, ਗੋਰਖ ਨਾਥ ਨੂੰ ਇਹ ਸੰਭੂ ਨਾਥ ਕਹਿਣ ਲੱਗਾ ਕੀ ਦੱਸਾਂ ਸੁਣਾ ਮਾਰਾ, ਉਹ ਤਾਂ ਗੱਲਾਂ ਹੀ ਕਮਲੀਆਂ ਜਮਣੀਆਂ ਕਰਦਾ ਹੈ, ਐਵੇਂ ਬਕਵਾਸ ਮਾਰਦਾ। ਕਾਂਕ ਉਪਦੇਸ਼ ਨਹੀਂ ਮਾਨਤ ਮਨਾਇਓ ਹੈ, ਇਹਦਾ ਕਹਿੰਦੇ ਮਨਾਇਆ ਹੋਏ ਉਪਦੇਸ਼ ਉਹ ਮੰਨਦੇ ਹੀ ਨਹੀਂ ਲੈਂਦੇ ਹੀ ਨਹੀਂ ਉਹ। ਗੋਰਖ ਹਸਤ ਤਬ ਮੰਗਲ ਕੀ ਦਿਸ਼ ਦੇਖ, ਸੰਭੂ ਨਾਥ ਸੁਣ ਕੇ ਗੋਰਖ ਨਾਥ ਹੱਸਣ ਲੱਗਿਆ ਤੇ ਮੰਗਲ ਤਰਫ ਤੱਕਣ ਲੱਗਿਆ। ਸਭਾ ਕੋ ਸੁਣਾਇਓ ਮੁਖ ਬਚਨ ਅਲਾਇਓ ਹੈ, ਸਾਰਿਆਂ ਨੂੰ ਸੁਣਾ ਕੇ ਮੁਖੋਂ ਬਚਨ ਗੋਰਖ ਨਾਥ ਨੇ ਉਹ ਕਿਹਾ। ਸਵਈਆ ਮੰਗਲ ਨਾਥ ਸੁਣੋ ਇਸ ਬੈਨ ਕੋ, ਇਹ ਮੰਗਲ ਨਾਥਾ ਸੰਭੂ ਨਾਥ ਦੇ ਜਿਹੜੇ ਬਚਨ ਕਹਿੰਦਾ ਤੂੰ ਵੀ ਸੁਣ ਲਾ। ਪੂਰਕ ਕਦੋਂ ਸੱਚ ਅਲਾਈ, ਝੂਠੇ ਵਚਨ ਕਹਿੰਦਾ ਜਾਂ ਸੱਚੀ ਬੋਲਦਾ। ਭਾਖਤ ਹੋ ਤੁਮ ਔਰ ਵਿਧੀ, ਤੂੰ ਤਾਂ ਹੋਰ ਢੰਗ ਨਾਲ ਹੀ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਕਹਿੰਦਾ ਹੈ ਸੀ। ਹਮਕੋ ਵਿਦ ਜਾਣੈ ਦੇਹੋ ਬਤਾਈ, ਅਸੀਂ ਵੀ ਕਿਹੜੇ ਤਰੀਕੇ ਨਾਲ ਜਾਣੀਏ ਵੀ ਇਹ ਜਿਹੜਾ ਸੰਭੂ ਨਾਥ ਕਹਿੰਦਾ ਇਹ ਠੀਕ ਕਹਿੰਦਾ ਜਾਂ ਤੂੰ ਕਹਿੰਦਾ ਸੀ ਵੀ ਗੁਰੂ ਨਾਨਕ ਸਾਹਿਬ ਵਰਗਾ ਕੋਈ ਹੋਰ ਨਹੀਂ ਹੈ ਉਹ ਠੀਕ ਹੈ। ਮੰਗਲ ਭਾਖਤ ਆਪਣੇ ਆਪਣੇ ਪੰਥ ਕੀ, ਗੋਰਖ ਨਾਥ ਨੂੰ ਮੰਗਣ ਨਾਲ ਕਹਿਣ ਲੱਗਿਆ ਮਹਾਰਾਜ ਇਹ ਸੰਭੂ ਨਾਥ ਦੇ ਬਸ ਦੀ ਗੱਲ ਨਹੀਂ ਹੈ, ਕਹਿੰਦੇ ਆਪਣੇ ਪੰਥ ਦੀ ਹੀਨਤਾ ਕੈਸੇ ਕਹੀ ਨਹਿ ਜਾਈ, ਕਹਿੰਦੇ ਆਪਣੇ ਪੰਥ ਦੀ ਨਿਉਣਤਾ ਕਿਵੇਂ ਇਹ ਤੋਂ ਕਹੀ ਜਾਵੇ, ਆਖੀ ਨਹੀਂ ਜਾ ਸਕਦੀ ਆਪਣੇ ਪੰਥ ਨੂੰ, ਇਹ ਮਾੜਾ ਕਹਿ ਨਹੀਂ ਸਕਦਾ, ਇਹਦੇ ਮੂੰਹ ਤੋਂ ਨਿਕਲ ਨਹੀਂ ਸਕਦਾ ਵੀ ਸਾਡਾ ਪੰਥ ਮਾੜਾ ਹੈ। ਸੱਚ ਕਕੂਰ ਕਹੈ ਜਗ ਜੇ ਨਾ, ਪਰ ਫਿਰ ਵੀ ਗੋਰਖ ਨਾਥ ਜੀ ਜਿਹੜਾ ਸੱਚ ਹੈ ਨਾ ਉਹਨੂੰ ਸੰਸਾਰ ਦੇ ਲੋਕ ਜੇ ਕਹਿਣ ਵੀ ਇਹ ਤਾਂ ਝੂਠ ਹੈ। ਪੁੰਜ ਲੱਗੈ ਅੱਗ ਪੁੰਜ ਪਲਾਈ, ਉਹਨੂੰ ਤਾਂ ਬਹੁਤੇ ਕਹਿੰਦੇ ਪਾਪ ਲੱਗਦੇ ਹੁੰਦੇ ਆ, ਜਿਹੜਾ ਸੱਚ ਨੂੰ ਝੂਠ ਕਹਿੰਦਾ ਉਹਦੇ ਸਾਰ ਨੂੰ ਜਿੰਨੇ ਵੀ ਕਹਿੰਦੇ ਪੁੰਨ ਕੀਤੇ ਦੂਰ ਭਰ ਜਾਂਦੇ ਦੌੜ ਜਾਂਦੇ ਉਸ ਕੋਲੋਂ ਜਿਹੜਾ ਸੱਚ ਨੂੰ ਝੂਠ ਕਹਿੰਦਾ ਹੈ। ਦੋਹਰਾ ਸਭ ਆਗਮ ਸਭ ਮਤ ਜਿਤੇ। ਦੇਖੋ ਗੋਰਖਨਾਥ ਜੀ ਜਿੰਨੇ ਸ਼ਾਸਤਰ ਸਾਰੇ ਜਿੰਨੇ ਮਤ ਭੇਕ ਹੈ ਭਾਖਤ ਸਭ ਹੈ ਪੁਰਾਣ। ਸਾਰੇ ਜਿਹੜੇ ਪੁਰਾਣ ਆਦਿਕ ਪੁਸਤਕ ਹੈ ਉਹ ਵੀ ਇਹੀ ਕਹਿੰਦੇ ਸੱਚ ਸਮਾਨ ਨ ਪੁੰਨ ਕੋ। ਜਿਹੜਾ ਸੱਚ ਬੋਲਣਾ ਇਹਦੇ ਬਰਾਬਰ ਦਾ ਹੋਰ ਕੋਈ ਦੁਨੀਆਂ ਵਿੱਚ ਮਹਾਨ ਪੁੰਨ ਨਹੀਂ। ਪਾਪ ਨਾ ਝੂਠ ਸਮਾਨ। ਜਿਹੜਾ ਕਹਿੰਦੇ ਝੂਠ ਬੋਲਣਾ ਇਹਦੇ ਵਰਗਾ ਬਰਾਬਰ ਦਾ ਹੋਰ ਕੋਈ ਵੱਡਾ ਪਾਪ ਨਹੀਂ। ਕਬਿਤ ਕਹੋ ਨਹਿ ਕੈਸਾ ਉਹ ਹੈ ਸੋ ਜੈਸਾ ਤੈਸਾ। ਇਹ ਗੋਰਖਨਾਥ ਜੀ ਮੈਂ ਉਹ ਗੁਰੂ ਨਾਨਕ ਸਾਹਿਬ ਜੀ ਕਿਹੋ ਜਿਹਾ ਉਹ ਜਿਹੋ ਜਿਹਾ ਹੈ ਉਸੇ ਤਰ੍ਹਾਂ ਦਾ ਹੈ। ਜਬ ਆਵੇ ਗੋ ਨਿਕਟ ਤਬ ਦੇਖ ਲੀ ਜਤਾਹੇ ਕੋ। ਗੁਰੂ ਗੋਰਖਨਾਥ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਤੁਹਾਡੇ ਕੋਲ ਆ ਜਾਣਗੇ ਤੁਸੀਂ ਦੇਖ ਲਿਓ ਜਿਹੋ ਜਿਹਾ ਮੈਂ ਕਹਿੰਦਾ ਵੀ ਠੀਕ ਹੈ। ਸ਼ੰਭੂਨਾਥ ਕ੍ਰੋਧ ਕਰ ਗੋਰਖ ਸੋ ਕਹੈ। ਉਸ ਵੇਲੇ ਮੰਗਲਨਾਥ ਤੋਂ ਸੁਣ ਕੇ ਸ਼ੰਭੂਨਾਥ ਕ੍ਰੋਧ ਵਿੱਚ ਆ ਕੇ ਗੋਰਖਨਾਥ ਦੇ ਸਾਥ ਕਹਿਣ ਲੱਗਿਆ ਇਹ ਗੋਪ ਪਾਖ ਰਾਖਤ ਸੋ ਨਾਨਕ ਕੇ ਰਾਹ ਕੋ। ਕਹਿੰਦੇ ਵੀ ਇਹ ਜਿਹੜਾ ਮੰਗਲਨਾਥ ਹੈ ਗੋਤ ਗੁਰੂ ਨਾਨਕ ਸਾਹਿਬ ਦਾ ਜਿਹੜਾ ਰਸਤਾ ਹੈ ਨਾ ਉਹਦੇ ਵਿੱਚ ਕਹਿੰਦੇ ਥੋੜਾ ਜਿਹਾ ਰੱਖਦਾ ਹੈ ਵੀ ਗੁਰੂ ਨਾਨਕ ਦੇ ਪੰਥ ਨੂੰ ਗੁਰੂ ਨਾਨਕ ਦੇ ਰਸਤੇ ਨੂੰ ਜ਼ਿਆਦਾ ਮਹਾਨ ਸਮਝਦਾ ਹੈ। ਜਾਣਿਓ ਜੋ ਜੇ ਵਡੇਰੋ ਆਬ ਚੇਲੋ ਜਾਏ ਹੋਵੇ ਤਾਂ ਕੋ। ਤਰਕ ਜੀ ਮਾਰ ਕੇ ਮੰਗਲਨਾਥ ਨੂੰ ਕਹਿਣ ਲੱਗਿਆ ਵੇ ਗੋਰਖਨਾਥ ਜੀ ਜੇ ਗੁਰੂ ਨਾਨਕ ਦੇ ਪੰਥ ਨੂੰ ਰਸਤੇ ਨੇ ਵੱਡਾ ਜਾਣਿਆ ਫਿਰ ਜਾ ਕੇ ਮੰਗਲਨਾਥ ਉਹਨਾਂ ਦਾ ਸੇਵਕ ਹੋ ਗਿਆ ਉਹਨਾਂ ਦਾ ਚੇਲਾ ਬਣ ਜੇ। ਸਿੱਧ ਵੇਖ ਤਜੈ ਇਹਾਂ ਬਰਜਤ ਨਾ ਹੈ ਕੋ। ਇੱਥੇ ਇਹਨੂੰ ਕੋਈ ਨਹੀਂ ਰੋਕਦਾ ਹੈ ਸਿੱਧਾ ਨਾਥਾਂ ਵਾਲੇ ਕੱਪੜੇ ਜੇ ਲਾ ਲੈ ਗੁਰੂ ਨਾਨਕ ਲਾਲੇ ਜਾ ਕੇ ਵੇਖ ਲੈ ਉਹਨਾਂ ਦਾ ਚੇਲਾ ਬਣ ਜੇ। ਹੋਂਤ ਦੇਖ ਲੀਨ ਜਾਏ ਭਲੀ ਬਿਦ ਬਾਦ ਕੀਨ। ਇਹ ਗੋਰਖਨਾਥ ਜੀ ਮੈਂ ਤਾਂ ਚੰਗੀ ਤਰ੍ਹਾਂ ਉਹਨਾਂ ਨੂੰ ਵੇਖ ਲਿਆ ਚੰਗੀ ਤਰ੍ਹਾਂ ਗੱਲਾਂ ਬਾਤਾਂ ਉਹਨਾਂ ਨੂੰ ਕਰ ਲਿਆ ਵੀ ਜਿਹੋ ਜੇ ਗੁਰੂ ਨਾਨਕ ਸਾਹਿਬ ਜੀ ਹੈ। ਚੀਨਿਓ ਹਮ ਜੈਸੇ ਕਹਿਓ ਤੈਸੇ ਭੇਦ ਵਾਹੇ। ਜਿਹੋ ਜਿਹਾ ਅਸੀਂ ਜਾਣਿਆ ਸੀ ਉਹੋ ਜਿਹਾ ਅਸੀਂ ਗੁਰੂ ਨਾਨਕ ਦੇ ਸੰਬੰਧ ਵਿੱਚ ਤੁਹਾਨੂੰ ਕਹਿ ਦਿੱਤਾ। ਮੰਗਲ ਕਹਿਤ ਸੁਣ ਸ਼ੰਭੂਨਾਥ ਤੇਰੇ ਕਹੇ। ਉਸ ਵੇਲੇ ਮੰਗਲਨਾਥ ਕਹਿਣ ਲੱਗਿਆ ਸ਼ੰਭੂਨਾਥਾ ਸੁਣ ਲਾ ਤੇਰੇ ਕਹਿਣ ਨਾਲ। ਹੋਤ ਨਹੀਂ ਘਾਟ ਭਾਨ ਉੱਲੂ ਜੇ ਵਜਾਨੀਏ। ਹਾਂ ਤੇਰੇ ਕਿਹਾ ਗੁਰੂ ਨਾਨਕ ਕਹਿੰਦੇ ਘੱਟ ਨਹੀਂ ਹੁੰਦੇ ਹਨ ਜਿਵੇਂ ਕਹਿੰਦੇ ਸਾਰੇ ਦੁਨੀਆਂ ਦੇ ਉੱਲੂ ਇਕੱਠੇ ਹੋ ਕੇ ਸੂਰਜ ਨੂੰ ਨਿੰਦਣ ਪੜਨ ਵੀ ਸੂਰਜ ਬਹੁਤ ਮਾੜਾ ਹੈ ਚੜ ਕੇ ਸਾਨੂੰ ਅੰਨਾ ਕਰ ਦਿੰਦਾ ਹੈ। ਕਹਿੰਦੇ ਸੂਰਜ ਮਾੜਾ ਨਹੀਂ ਹੁੰਦਾ ਹੈ। ਜੋਗੀ ਜੋਗ ਨਾਹੀਂ ਹੋਏ ਭਲੋ ਤਾਂ ਕੋ ਬੁਰੇ ਭਖ ਹੈ। ਕਹਿੰਦੇ ਜਿਹੜਾ ਜੋਗੀ ਪੁਰਸ਼ ਹੈ ਉਹਦੇ ਵਾਸਤੇ ਜੋ ਗੱਲ ਨਹੀਂ ਹੁੰਦੀ ਲਾਇਕ ਨਹੀਂ ਹੁੰਦੀ ਵੀ ਜਿਹੜਾ ਚੰਗਾ ਹੋਵੇ ਉਹਨੂੰ ਮਾੜਾ ਮਾੜਾ ਆਖੀ ਜਾਏ। ਬੁੱਝ ਦੇਖ ਸਿੱਧਨ ਕੋ ਕੈਸੇ ਕਹਿ ਬਖਾਨੀ ਹੈ। ਮੇਰੇ ਕੀ ਗੱਲ ਕੀ ਹੈ ਬਾਕੀ ਜਿਹੜੇ ਸਿੱਧ ਆਇਆ ਈਸ਼ਰ ਨਾਥ ਆਇਆ ਭਰਤਰੀ ਨਾਥ ਜਾ ਕੇ ਆਇਆ ਉਹਨਾਂ ਨੂੰ ਪੁੱਛ ਕੇ ਦੇ ਕਿਹੋ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ। ਚੇਲੇ ਹੋਏ ਵਾਰ ਵਾਰ ਗਹੀਏ ਰਿਨਾਰ ਤਾਂ ਕੀ। ਉਹ ਸ਼ੰਭੂਨਾਥ ਐਸੇ ਗੁਰੂ ਨਾਨਕ ਸਾਹਿਬ ਤਾਂ ਵਾਰ ਵਾਰ ਉਹਨਾਂ ਦੇ ਸੇਵਕ ਚੇਲੇ ਹੋਏ ਉਹਨਾਂ ਦੇ ਚਰਨ ਧੂੜ ਗ੍ਰਹਿਣ ਕਰੀਏ। ਸੰਤ ਆਗਾ ਸੰਤ ਨਿਵੈ ਚੋਰ ਚੋਰ ਮਾਨੀ। ਤੈਨੂੰ ਤਾਂ ਪਤਾ ਹੀ ਨਹੀਂ ਵੀ ਸੰਤ ਅੱਗੇ ਸੰਤ ਨਿਵਦਾ ਹੁੰਦਾ ਹੈ ਤੇ ਚੋਰ ਦੀ ਚੋਰ ਗੱਲ ਮੰਨਦਾ ਹੁੰਦਾ। ਹੋਏ ਜੋ ਹੰਕਾਰੀ ਮਨ ਨਿਵੇ ਨਾ ਬੇਕਾਰੀ ਕਾ। ਤੇਰੇ ਵਰਗਾ ਸ਼ੰਭੂ ਨਾਥਾ ਜਿਹੜਾ ਹੰਕਾਰੀ ਹੋਵੇ ਨਾ ਉਹ ਮਨ ਦਾ ਬਕਾਰੀ ਹੁੰਦਾ ਉਹ ਨਹੀਂ ਅੱਗੇ ਕਿਸੇ ਦੇ ਝੁਕਦਾ ਆਕੜ ਕੰਨਾ। ਐਸੀ ਬਾਤ ਕੀ ਹੈ ਜੋਗ ਪੂਰੋ ਨਾ ਪਛਾਣੀਏ। ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੈ ਵੀ ਕਹਿੰਦੇ ਜੋਗ ਕੀਤਾ ਪੂਰਾ ਸਫਲ ਨਹੀਂ ਹੁੰਦਾ ਪਛਾਣ ਲਾ ਸ਼ੰਭੂਨਾਥਾ। ਕਬਿਤ ਸ਼ੰਭੂਨਾਥ ਲੱਜਤ ਹੋਵੇ ਸਿੱਧਨ ਸੋ ਬੂਝੈ ਤਬ। ਮੰਗਲਨਾਥ ਤੋਂ ਖਰੀਆਂ ਖਰੀਆਂ ਸੁਣ ਕੇ ਸ਼ੰਭੂਨਾਥ ਸ਼ਰਮਸ਼ਾਰ ਜਿਹਾ ਹੋਇਆ ਬਾਕੀ ਸਿੱਧਾਂ ਤੋਂ ਪੁੱਛਣ ਲੱਗਿਆ ਹੈ। ਕੈਸੀ ਬਿਦ ਦੇਖਾ ਤੁਮ ਸਭ ਹੀ ਬਤਾਈਏ। ਵੀ ਸਿੱਧੋ ਨਾਥੋ ਕਿਸ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਤੁਸੀਂ ਦੇਖਿਆ ਸਾਰੇ ਦੱਸੀਏ ਬਈ। ਗੋਰਖ ਕਹਿਤ ਤੁਮ ਰਾਰ ਪਾਈ ਘਰ ਮਾਹੀ। ਸ਼ੰਭੂਨਾਥ ਕਹਿ ਹੀ ਰਿਹਾ ਸੀ ਗੋਰਖਨਾਥ ਬੋਲਿਆ ਤੂੰ ਕਹਿੰਦਾ ਤੁਸੀਂ ਤਾਂ ਘਰ ਵਿੱਚ ਹੀ ਲੜਾਈ ਪਾ ਲਈ। ਹਾਰ ਆਏ ਤਾਂ ਤਿੰਨੇ ਬਾਦ ਕੋ ਅਲਾਈਏ। ਉੱਥੋਂ ਕਹਿੰਦੇ ਹਾਰ ਹਾਰ ਕੇ ਆ ਗਏ ਇੱਥੇ ਆ ਕੇ ਕਿਵੇਂ ਝਗੜਾ ਕਰਦੇ ਚੁੱਪ ਕਰ ਜਾਓ। ਕਾਹੀ ਕੀ ਸ਼ਰੀਕਤ ਨ ਕੀਜੈ ਮਨ ਮਾਨ ਧਰ। ਕਿਸੇ ਦੇ ਨਾਲ ਸਰੀਕਾ ਆਪਣਾ ਨਹੀਂ ਕਰੀਦਾ ਮਨ ਦੇ ਵਿੱਚ ਮਾਨ ਹੰਕਾਰ ਕਰਕੇ। ਤੋਤੇ ਲੱਗ ਹੋਏ ਜਾਏ ਤਾਹੇ ਕੋ ਹਟਾਈ। ਸਭੂ ਨਾਥਾ ਜੇ ਗੁਰੂ ਨਾਨਕ ਸਾਹਿਬ ਤੇਰੇ ਨਾਲ ਕੋਈ ਘੱਟ ਹੈ ਤੇ ਜਾ ਕੇ ਉਹਨਾਂ ਨੂੰ ਪਿੱਛੇ ਹਟਾਇਆ ਮੋੜਿਆ ਉਸ ਤੇ ਤੁਰੇ ਆਉਂਦੇ ਇੱਧਰ ਨੂੰ। ਤੁਮ ਤੇ ਵਿਸਾਲ ਜੀਤ ਲੀਨ ਤਾਤ ਕਾਲ ਤੇ। ਸਭੂ ਨਾਥਾ ਜੇ ਗੁਰੂ ਨਾਨਕ ਤੁਹਾਡੇ ਨਾਲ ਵਹਾ ਮਹਾਨ ਹੈ ਤਾਂ ਹੀ ਤੁਹਾਨੂੰ ਬੜੀ ਛੇਤੀ ਉਹਨਾਂ ਨੇ ਜਿੱਤ ਲਿਆ। ਆਪ ਲਾ ਨਾ ਜਾਣੇ ਔਰ ਕੈਸੇ ਕਹਿ ਜਨਾਈ। ਹੁਣ ਤੱਕ ਤੂੰ ਜਾਣਿਆ ਹੋਰ ਕਿਸ ਤਰ੍ਹਾਂ ਕਹਿੰਦੇ ਕਿਵੇਂ ਜਨਾਈਏ ਤੈਨੂੰ ਸੰਭੂ ਨਾਥਾ ਘੁੱਗੂ ਨਾਥਾ। ਕਬਿਤ ਸਿੱਧ ਸਾਧ ਹੂੰ ਕੋ ਬਾਤ ਐਸੀ ਕਰੀ ਚਾਹੀਏ। ਹਾਂ ਗੋਰਖਨਾਥ ਕਹਿਣ ਲੱਗਾ ਵੀ ਜਿਹੜਾ ਸਿੱਧ ਹੋਵੇ ਸਾਧੂ ਬਣ ਜਾਏ ਉਹਨੂੰ ਇਹੋ ਜਿਹੀਆਂ ਗੱਲਾਂ ਬਾਤਾਂ ਨਾ ਕਰਨੀ ਚਾਹੀਏ। ਜੋ ਉੱਚ ਸਭ ਜਾਣੈ ਨੀਚੋ ਆਪ ਮਨ ਕੀਜੀਏ। ਸਾਰੇ ਉੱਚੇ ਉਹਨਾਂ ਸਾਰਿਆਂ ਨੂੰ ਕਹਿੰਦੇ ਨੀਵਾਂ ਜਾਣਦਾ ਤੇ ਆਪਣੇ ਆਪ ਨੂੰ ਕਹਿੰਦੇ ਮਾੜਾ ਮਾਨ ਸਮਝੀ ਜਾਏ। ਜੋ ਉੱਚੋ ਸਭ ਜਾਣੈ ਨੀਚੇ ਆ ਮਨ ਮਾਨੀਏ। ਜਿਹੜਾ ਕੋਈ ਸਿੱਧ ਸਾਧੂ ਹੈ ਉਹਨੂੰ ਕਹਿੰਦੇ ਇਸ ਤਰ੍ਹਾਂ ਗੱਲ ਕਰਨੀ ਚਾਹੀਏ ਸਾਰਿਆਂ ਨੂੰ ਆਪ ਤੋਂ ਉੱਚਾ ਮੰਨਣਾ ਚਾਹੀਏ ਆਪਣੇ ਆਪ ਨੂੰ ਨੀਵਾ ਮੰਨਣਾ ਕਰੇ। ਹੋਹੀ ਗਿਆਨੀ ਧਿਆਨੀ ਵੱਡ ਗੁਣੀ ਹੋ ਸੁਜਾਨੀ। ਕਹਿੰਦੇ ਸਾਧ ਸੰਤ ਬਣ ਕੇ ਕਹੀ ਜਾਵੇ ਮੈਂ ਹੀ ਬਹੁਤ ਵੱਡਾ ਗਿਆਨੀ ਹੈ ਮੈਂ ਬੜਾ ਧਿਆਨੀ ਮੈਂ ਵੱਡਾ ਬੜਾ ਗੁਣੀ ਪੁਰਸ਼ ਹਾਂ ਮੈਂ ਬੜਾ ਸਿਆਣਾ ਸੁਗਲ ਸੁਜਾਨ ਸਮਝਦਾਰ ਹੈ। ਜੋ ਐਸੇ ਮਨ ਮਾਨੀ ਸੋ ਤਿਆਗ ਮਤ ਦੀਜੀਏ। ਤਰ੍ਹਾਂ ਦਾ ਮਨ ਦੇ ਵਿੱਚ ਮੰਨਣਾ ਉਹ ਮਤ ਨੂੰ ਕਹਿੰਦੇ ਛੱਡ ਦੇਣਾ ਚਾਹੀਦਾ। ਸੰਤ ਸਾਧ ਦੀਰਘ ਹੈ ਦੀਰਘ ਤੇ ਦੀਰਘ ਹੈ। ਉਹ ਸੰਭੂ ਨਾਥਾ ਜਿਹੜੇ ਸਾਧੂ ਸੰਤ ਵੱਡੇ ਹੁੰਦੇ ਉਹ ਵੱਡਿਆਂ ਤੋਂ ਵੱਡੇ ਹੁੰਦੇ। ਮਾਨ ਕੋ ਬਿਦਾਰੀ ਸੋ ਨਿਰੰਜਨ ਲਹੀਜੀਏ। ਸਾਧੂਆਂ ਸੰਤਾਂ ਨੇ ਹੰਕਾਰ ਨੂੰ ਨਾਸ ਕਰ ਦਿੱਤਾ ਉਹ ਤਾਂ ਜਿਹੜਾ ਮਾਇਆ ਤੋਂ ਕਾਲ ਤੋਂ ਰਹਿ ਸੁਰ ਸਰੂਪ ਪਰਮੇਸ਼ਰ ਆ ਉਹ ਵਾਹਿਗੁਰੂ ਦਾ ਸਰੂਪ ਹੀ ਜਾਣਿਆ ਜਾਂਦੇ ਸਮਝੇ ਜਾਂਦੇ। ਸੁਣੇ ਪਰ ਗੁਣ ਨਹੀਂ ਕੀਜੈ ਮਤ ਸਾਰ ਮਨ। ਉਹ ਸੰਭੂ ਨਾਥਾ ਦੂਸਰਿਆਂ ਦੇ ਗੁਣ ਸੁਣ ਕਰਕੇ ਈਰਖਾ ਨਾਲ ਮਨ ਵਿੱਚ ਸਾੜਨਾ ਮਚਣਾ ਨਹੀਂ ਚਾਹੀਦਾ। ਤਾਂ ਕੋ ਜਸ ਅਗਨ ਮੈਂ ਤਨ ਨਾ ਫੁਕੀ ਜੀ। ਉਹਨਾਂ ਦਾ ਜਸ ਕੋਈ ਅੱਗ ਵਿੱਚ ਆਪਣੇ ਸਰੀਰ ਨੂੰ ਐਵੇਂ ਨਾ ਸਾੜੀ ਜਾਈ ਫੁਕੀ ਜਾਈ। ਸਵਈਆ ਹੋਏ ਗਯੋ ਤਬ ਗੋਰਖ ਤੂਸ਼ਣ। ਇਸ ਤਰ੍ਹਾਂ ਸੰਭੂ ਨਾਥ ਨੂੰ ਬਚਨ ਕਹਿ ਕੇ ਗੋਰਖਨਾਥ ਤੋਂ ਚੁੱਪ ਚਾਪ ਹੋ ਗਿਆ। ਬੈਨ ਸੁਣੇ ਸ਼ੰਭੂ ਨਾਥ ਲਜਾਵਾ। ਸ਼ੰਭੂ ਨਾਥ ਨੇ ਗੋਰਖਨਾਥ ਤੋਂ ਸੁਣ ਕੇ ਬਹੁਤ ਸ਼ਰਮਸ਼ਾਰ ਹੋਇਆ। ਜੋਰ ਸੁਭਾਵਕ ਬੀਚ ਹਿਰਦੈ। ਮੇਰੀ ਹਿਰਦੇ ਵਿੱਚ ਕਹਿੰਦੇ ਬੜਾ ਗੁੱਸਾ ਰੂਪੀ ਅਗਨੀ ਹੈ ਸੀ। ਮਨ ਜਾਰਤ ਭਾਨ ਬੈਨ ਅਲਾਵਾ। ਮਨ ਉਹਦੇ ਨਾਲ ਸਾੜ ਲਿਆ ਤੇ ਕੋਈ ਬਚਨ ਨੀ ਕਿਹਾ ਸ਼ੰਭੂ ਨਾਥ ਹੁਣ ਨੇ। ਮੰਗਲ ਨਾਥ ਵੱਡੋ ਬਿਗਸਾ ਤਬ। ਸਵੇਰੇ ਜਦੋਂ ਨੀਵੀਂ ਜੀ ਪਾਈ ਬੈਠਾ ਨਾ ਸੰਭੂ ਨਾਥ ਮੰਗਲ ਨਾਥ ਬਹੁਤ ਖੁਸ਼ ਹੋਇਆ ਹੈ। ਭਾਨ ਉਗੇ ਜੇ ਵਿਕੰਜ ਸੁਹਾਵਾ। ਜਿਵੇਂ ਸੂਰਜ ਚੜ੍ਹਦੇ ਤੇ ਕਵਲ ਨੂੰ ਖਿੜ ਜਾਂਦਾ ਸੋਭ ਨੀਕ ਹੋ ਜਾਂਦਾ ਇਉਂ ਖਿੜ ਗਿਆ ਵੀ ਗੋਰਖਨਾਥ ਨੇ ਠੀਕ ਕਿਹਾ ਹੈ ਸਭ ਨੂੰ। ਸ੍ਰੀ ਗੁਰੂ ਨਾਨਕ ਭੇਦ ਜੇ ਜਾਣਤ। ਜਿਹੜੇ ਗੁਰੂ ਨਾਨਕ ਸਾਹਿਬ ਦਾ ਪੂਰਾ ਪੂਰਾ ਭੇਦ ਜਾਣਦੇ ਸੀ। ਦੇਖ ਹਸੀ ਕਰ ਹੈ ਮੁਸਕਾਵਾ। ਉਹ ਕਹਿੰਦੇ ਸੰਭੂ ਨਾਥ ਬੱਲੀ ਦੇਖ ਕੇ ਹਾਸੀ ਜੀ ਕਰਦੇ ਅਤੇ ਮੁਸ਼ਕਰਾਉਂਦੇ ਥੋੜਾ ਥੋੜਾ ਮੁਖ ਤੋਂ। ਕਬਿਤ ਗੋਪੀ ਚੰਦ ਭਾਖ ਸੁਣੋ ਮੰਗਲ ਮਹਾਨ ਜੋਗੀ। ਗੋਪੀ ਚੰਦ ਕਹਿਣ ਲੱਗਾ ਵੀ ਇਹ ਮੰਗਲ ਨਾਥ ਮਹਾਨ ਜੋਗੀ ਸੁਣ। ਸਿੱਧ ਸਾਧ ਹੂੰ ਕੋ ਐਸੀ ਰੀਤ ਨਹੀਂ ਚਾਹੀਏ। ਜਿਹੜਾ ਸਿੱਧ ਬਣ ਜਾਏ ਸਾਧੂ ਬਣ ਜਾਏ ਉਹਨੂੰ ਇਸ ਤਰ੍ਹਾਂ ਦੀ ਰੀਤੀ ਮਰਜ਼ਾਦਾ ਨਹੀਂ ਕਰਨੀ ਚਾਹੀਦੀ। ਸੰਤ ਜੋ ਅਤੀਤ ਤਾਂ ਕਿ ਨਿੰਦਾ ਕੋ ਬਖਾਨ ਕਰੇ। ਜਿਹੜਾ ਸਾਧੂ ਸੰਤ ਹੋਵੇ ਜਾਂ ਬਰਾਗਤ ਹੋਵੇ ਉਹਦੀ ਨਿੰਦਿਆ ਐਵੇਂ ਕਰੀ ਜਾਵੇ। ਲੈ ਕੇ ਅਨ ਮੋਲੇ ਪਾਪ ਸੀਸ ਨਾ ਚੜਾਈਏ। ਇਸ ਤਰ੍ਹਾਂ ਕਹਿੰਦੇ ਬਿਨਾਂ ਮੁੱਲੋਂ ਲੈ ਕੇ ਪਾਪ ਸਿਰ ਵਿੱਚ ਨਹੀਂ ਚੜਾਉਣੇ ਚਾਹੀਦੇ। ਚਰਚਾ ਜੇ ਕੀਜੈ ਕ੍ਰੋਧ ਹਿਰਦੈ ਤੇ ਨਿਵਾਰ ਦੇ। ਸਾਧੂ ਸੰਤ ਨਾਲ ਕੋਈ ਚਰਚਾ ਕਰਨੀ ਵਿਚਾਰ ਵਿਚਾਰ ਵਟਾਂਦਰਾ ਕਰਦਾ ਹਿਰਦੇ ਵਿੱਚੋਂ ਕ੍ਰੋਧ ਨਿਵਰਤ ਕਰ ਦੇਣਾ ਚਾਹੀਦਾ। ਸ਼ੁਭ ਵਾਕ ਸੁਣੈ ਸ਼ੁਭ ਤਾਹੇ ਕੋ ਸੁਣਾਈਏ। ਚੰਗੇ ਬਚਨ ਸੁਣਨੇ ਚਾਹੀਦੇ ਤੇ ਚੰਗੇ ਬਚਨੀਆਂ ਨੂੰ ਸੁਣਾਉਣੇ ਚਾਹੀਦੇ। ਆਵੇ ਹਾਰ ਹਾਰ ਕਰੈ ਨਿੰਦਾ ਕੋ ਉਚਾਰ। ਦੇਖਲਾ ਵੀ ਮੰਗਣ ਨਾਥਾ ਹਾਰ ਹਾਰ ਕੇ ਆਉਂਦੇ ਤੇ ਮੁਖੋਂ ਕਹਿੰਦੇ ਫਿਰ ਨਿੰਦਿਆ ਕਰਦੇ ਗੁਰੂ ਨਾਨਕ ਸਾਹਿਬ। ਪੁੰਨ ਲਾਜ ਬਿਨ ਜੀਵੈ ਨਿਜ ਜੋਗ ਕੇ ਲਜਾਈਏ। ਇਹ ਆਪ ਵੀ ਕਹਿੰਦੇ ਲੱਜਿਆ ਤੋਂ ਬਿਨਾਂ ਇੱਜ਼ਤ ਰੋਹ ਤੋਂ ਬਿਨਾਂ ਜਿਹੜੇ ਆਪਣਾ ਜਿਹੜਾ ਜੋਗ ਕੀਤਾ ਹੈ ਉਹਨੂੰ ਵੀ ਸ਼ਰਮਸ਼ਾਰ ਕਰਦੇ। ਸਵੈਯਾ ਮੰਗਲ ਨਾਥ ਕਹਿ ਸਤ ਪਾਖਤ। ਗੋਪੀ ਚੰਦ ਤੋਂ ਸੁਣ ਕੇ ਮੰਗਲ ਨਾਥ ਕਹਿਣ ਲੱਗਿਆ ਵੀ ਤੂੰ ਬਿਲਕੁਲ ਸੱਚ ਕਹਿਣਾ ਹੈ। ਐਸੇ ਕਰੈ ਸਿੱਧ ਸਾਧਕ ਜੋਈ। ਜਿਹੜਾ ਸਿੱਧ ਸਾਧਕ ਹੈ ਨਾ ਉਹਨੂੰ ਐਸੇ ਕਰਨਾ ਚਾਹੀਏ। ਓਏ ਨਿਰੰਜਨ ਕੀ ਕਰ ਨਾ ਤਬ। ਉਹਦੇ ਉੱਤੇ ਫਿਰ ਵੀ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ। ਪਾਵਤ ਜਾਂ ਗਤ ਔਰ ਨ ਕੋਈ। ਇਸ ਤਰ੍ਹਾਂ ਦੀ ਜਿਹੜੀ ਵਸਤਾ ਕਹਿੰਦੇ ਉਹੀ ਪਾਉਂਦਾ ਹੋਰ ਨੀ ਪਾ ਸਕਦਾ ਸੰਭੂ ਨਾਥ ਵਰਗਾ। ਮਨ ਰਹਿ ਮਨ ਮਾਨਕਨ। ਜਿਹੜਾ ਆਪਣੇ ਮਨ ਵਿੱਚ ਕਹਿੰਦੇ ਮਨ ਰਹਿੰਦਾ ਵੀ ਮੈਂ ਆਪਣੇ ਮਨ ਵਿੱਚ ਮਨ ਰਹਿੰਦਾ ਬਹੁਤਾ ਮਾਣ ਕਰਦਾ ਹੈ। ਨਹਿ ਜਾਣਤ ਆਨ ਸਮਾਨ ਜੇ ਹੋਈ। ਜਿਹੜਾ ਹੋਰ ਕੋਈ ਉਹਨੂੰ ਆਪਣੇ ਕਹਿੰਦੇ ਬਰਾਬਰ ਦਾ ਨਹੀਂ ਜਾਣਦਾ ਆਪਣੇ ਮਨ ਵਿੱਚ ਹੀ ਆਪਣੇ ਨੂੰ ਵੱਡਾ ਮਨ ਰਹਿੰਦਾ ਵੀ ਮੇਰੇ ਵਰਗਾ ਨਹੀਂ ਕੋਈ ਹੈਗਾ। ਜੋਗ ਤਹੀਨ ਰਹਿ ਨਰ ਤੇ। ਉਹ ਜਿਹੜਾ ਪੁਰਸ਼ ਹੈ ਕਹਿੰਦੇ ਜਿਹੜਾ ਅਸਲੀ ਜੋਗ ਹੈ ਉਹ ਤੋਂ ਖਾਲੀ ਰਹਿ ਜਾਂਦਾ। ਮਹਿਮਾ ਨਹਿ ਮਾਨਹ ਸੰਤਨ ਸੋਈ। ਉਹ ਸਾਧੂ ਸੰਤ ਜੁੜੇ ਹੋਏ ਜਿਹੜੀ ਉਹਦੀ ਮਹਿਮਾ ਨੂੰ ਨੀ ਮੰਨਦਾ ਹੈ ਆਪ ਹੀ ਮਾਨ ਬਣਦਾ ਹੈ। ਦੋਹਰਾ ਇਸ ਬਿਧ ਕਰਤ ਸੁਮੇਰ ਪਰ। ਇਸ ਤਰ੍ਹਾਂ ਜਿਹੜੇ ਸਿੱਧ ਨਾਥ ਹੈ ਮੰਗਣ ਨਾਥ ਹੈ ਸੁਮੇਰ ਪਰਬਤ ਉੱਪਰ ਬਚਨ ਕਰੜੇ। ਸਰਬ ਸਿੱਧ ਮਿਲ ਬਾਦ। ਸਾਰੇ ਸਿੱਧ ਜਿਹੜੇ ਮਿਲ ਕਰਕੇ ਆਪੋ ਵਿੱਚ ਹੀ ਵਿਚਾਰ ਵਟਾਂਦਰਾ ਕਰੜੇ। ਭਇਓ ਧਿਆਏ ਪੂਰਨ ਅਬੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਜਿਹੜਾ ਧਿਆਸ ਸੀ ਨਾ ਹਿੱਸਾ ਸੀ ਪ੍ਰਸੰਗ ਦਾ ਉਹ ਪੂਰਾ ਹੋ ਗਿਆ। ਸ੍ਰੀ ਸਤਿਗੁਰੂ ਪ੍ਰਸਾਦ। ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਪ੍ਰਸਾਦ ਕੀ ਕਿਰਪਾ ਕਰਕੇ ਇਹ ਜਿਹੜਾ ਪ੍ਰਸੰਗ ਦਾ ਹਿੱਸਾ ਸੀ ਉਹ ਇੱਕ ਭਾਗ ਇੱਕ ਹਿੱਸਾ ਪੂਰਾ ਹੋ ਗਿਆ। ਇਸ ਤਰ੍ਹਾਂ ਜਿਹੜਾ ਪ੍ਰਸੰਗ ਜਿਵੇਂ ਆਪਾਂ ਮਨ ਲਾ ਕੇ ਸੁਣਿਆ ਸਤਿਗੁਰੂ ਕਿਰਪਾ ਕਰਨ ਮਿਹਰ ਕਰਨ ਇਹ ਜਿਹੜਾ ਸੁਭ ਉਪਦੇਸ਼ ਜਿਵੇਂ ਮਹਾਰਾਜ ਨੇ ਉਹਨਾਂ ਨੂੰ ਸਿੱਧਾਨਾਥਾਂ ਨੂੰ ਬਖਸ਼ਿਆ ਸਾਡੇ ਹਿਰਦਿਆਂ ਵਿੱਚ ਵੀ ਵਸੇ ਜਿਸ ਕਰਕੇ ਲੋਕ ਸੁਖੀ ਪਰਲੋਕ ਸਹੇਲਾ ਹੋ ਜਾਵੇ। ਇਸ ਬਿਧ ਕਰਤ ਸੁਮੇਰ ਪਰ ਸਰਬ ਸਿੱਧ ਮਿਲ ਬਾਦ ਭਇਓ ਧਿਆਇ ਪੂਰਨ ਅਬੈ ਸ੍ਰੀ ਸਤਿਗੁਰੂ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ ਹੇ ਗੋਬਿੰਦ ਹੇ ਗੁਣ ਨਿਧਾਨ ਜੰਕੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਰਾਰਾਧਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰੱਖੋ ਹੀ ਹੈ ਪਰੋ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਹੁਣ ਠਾਕੁਰ